ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸਾਹਿਬ ਜੀਓ ਦੋਹਰਾ ਸਿਕਤਾ ਕੰਨ ਤੇ ਮੇਰ ਕੀਏ ਮੇਰਾ ਤੇ ਕੰਨ ਕੀਨ ਸ੍ਰੀ ਗੋਬਿੰਦ ਸਿੰਘ ਨਮਹਿ ਮਮ ਕੇਵਲ ਦਾਨੀ ਦੀਨ ਸਿਕਤਾ ਕੰਨ ਤੇ ਮੇਰ ਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਹੀ ਸੁੰਦਰ ਦੀਵਾਨ ਸਜ ਰਹੇ ਹੈ। ਚਵਰ ਸ਼ਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗ੍ਰੰਥੀ ਸਾਹਿਬਾਨ ਰਾਹੀਂ ਅਦੋ ਸਤਿਕਾਰ ਸਹਿਤ ਪ੍ਰਕਾਸ਼ ਸੇਵਾ ਹੋਈ ਹੈ, ਉਪਰੰਤ ਗੁਰਬਾਣੀ ਦਾ ਪਾਠ ਹੋਇਆ ਹੈ। ਆਪਾਂ ਰਲ ਮਿਲ ਕੇ ਇੱਕ ਘੰਟਾ ਸਵਾ ਘੰਟਾ ਗੁਰੂ ਨਾਨਕ ਸਾਹਿਬ ਜੀ ਦਾ ਜੋ ਸੋਹਣਾ ਸੁੰਦਰ ਇਤਿਹਾਸ ਕਵੀ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਵਿੱਚ ਤਸਾ ਕਾਵਿ ਦੇ ਨਿਯਮਾਂ ਵਿੱਚ ਲਿਖਿਆ ਹੈ, ਉਸਨੂੰ ਲੜੀਵਾਰ ਰੂਪ ਵਿੱਚ ਪੜ੍ਹ ਸੁਣ ਰਹੇ ਹਾਂ। ਕੁਝ ਦਿਨਾਂ ਤੋਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿਵਾਹ ਦਾ ਜਿਹੜਾ ਪ੍ਰਸੰਗ ਚੱਲ ਰਿਹਾ ਸੀ, ਜਿਵੇਂ ਆਪ ਜੀ ਦੇ ਬਟਾਲਾ ਸ਼ਹਿਰ ਵਿਖੇ ਜਿੱਥੇ ਕੰਨ ਸਾਹਿਬ ਗੁਰਦੁਆਰਾ ਸਵਾਹਿਮਾਨ ਹੈ ਉਹਦੇ ਨੇੜੇ ਹੀ ਮੋਲ ਚੰਦ ਜੀ ਦੇ ਘਰ ਦੇ ਵਿੱਚ ਗੁਰੂ ਮਹਾਰਾਜ ਦੇ ਉਹ ਆਸ਼ੇ ਮੁਤਾਬਕ ਵਿਵਾਹ ਦੀ ਮਰਯਾਦਾ ਹੋਈ, ਕਿਉਂਕਿ ਜਿਹੜਾ ਬ੍ਰਹਮਣ ਹੈ ਉਹ ਅਗਦੇ ਵਾਲੇ ਸਤਿਗੁਰੂ ਜੀ ਨੂੰ ਪਰਿਕਰਮਾ ਕਰਾ ਕੇ ਰਸਮ ਕਰਿਆ ਚਾਹੁੰਦਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਅੱਗ ਦੇਵਤਾ ਸਾਡਾ ਇਸ਼ਟ ਨਹੀਂ ਹੈ, ਅਸੀਂ ਇਹਦੇ ਪੁਜਾਰੀ ਨਹੀਂ ਹੈ। ਅਸੀਂ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪੁਜਾਰੀ ਹਾਂ, ਜਿਸ ਕਰਕੇ ਜਿਹੜਾ ਹਰਦਿਆਲ ਪੰਡਿਤ ਸੀ ਇਹ ਸਿਆਣਾ ਸੀ, ਜਿਸ ਨੂੰ ਗੁਰੂ ਮਹਾਰਾਜ ਨੇ ਗਿਆਨ ਦਾ ਜਨੇਊ ਬਖਸ਼ਿਆ ਸੀ, ਪਰਲੋਕ ਜਿਨ ਵੰਡਣੇ ਜਾਣ ਵਾਲਾ ਅੰਦਰਲਾ ਜੀ ਦਾ ਦਇਆ ਕਪਾ ਸੰਤੋਖ ਸੂਤ ਜਦ ਗੰਢੀ ਸਤਵਟ ਇਹ ਜਨੇਊ ਜੀ ਕਾ ਵੀ ਅੰਦਰਲਾ ਇਹ ਜਨੇਊ ਹੈ, ਇਹ ਵੀ ਹਰਦਿਆਲ ਪੰਡਿਤ ਜੇ ਤੇਰੇ ਕੋਲ ਹੈਗਾ ਤਾਂ ਆਪਣੇ ਗਲ ਵਿੱਚ ਵੀ ਹਿਰਦੇ ਵਿੱਚ ਪਾ ਲਾ, ਅਤੇ ਸਾਨੂੰ ਵੀ ਇਹ ਜਿੰਨੇ ਪਹਿਨਾ ਰਹੇ ਨੇ ਫਿਰ ਬਾਹਰ ਲਾ ਲਾ ਕੇ ਪਰੇ ਮਾਰਿਆ ਸੀ, ਅੰਦਰ ਲਾ ਜੀ ਦਾ ਜਿੰਨੇ ਪਾ ਲਿਆ ਸੀ, ਬਾਹਰ ਲੱਗ ਗਿਆ ਅੰਦਰ ਜਿੰਨੇ ਵੀ ਪਹਿਨ ਲਿਆ ਸੀ। ਸੋ ਇਸ ਤਰ੍ਹਾਂ ਇਸ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਜਿਸ ਤਰ੍ਹਾਂ ਅਮਰ ਜ਼ਿਆਦਾ ਕਰਿਆ ਚਾਹੁੰਦੇ ਹੋ ਉਵੇਂ ਕਰ ਲਓ। ਫਿਰ ਆਪ ਜੀ ਨੇ ਕਾਗਜ਼ ਉੱਪਰ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਇਹ ਮੂਲ ਮੰਤਰ ਲਿਖ ਕੇ ਚੌਂਕੀ ਉੱਪਰ ਸੋਹਣਾ ਵਸਤਰ ਵਿਛਾ ਕੇ ਉਹਨੂੰ ਅਦਭੁਤ ਸਤਿਕਾਰ ਨਾਲ ਰੱਖਿਆ। ਫਿਰ ਜਿਹੜੀ ਮੂਲ ਸੰਘ ਦੀ ਸਪੁੱਤਰੀ ਸੁਲੱਖਣੀ ਹੈ ਉਹਦੇ ਨਾਲ ਆਪ ਜੀ ਨੇ ਇਸ ਮੂਲ ਮੰਤਰ ਦੀਆਂ ਪਰਿਕਰਮਾ ਕਰਕੇ ਚਾਰ ਵਾਰੀ ਮੱਥਾ ਟੇਕਿਆ ਅਤੇ ਉਹਨੇ ਵਿਵਾਹ ਕਰਵਾ ਲਿਆ, ਅਤੇ ਨਾਲ ਮੁੱਖੋਂ ਆਪ ਜੀ ਨੇ ਆਸਾ ਰਾਗ ਵਿੱਚ ਸ਼ਬਦ ਉਚਾਰਨ ਕੀਤਾ, ਗੁਰੂ ਦੁਆਰਾ ਹਮਰਾ ਵਿਵਾਹ ਹੋ ਜੇ ਹੋਵਾ ਜਾਂ ਸਹੁ ਮਿਲਿਆ ਤਾਂ ਜਾਣੇ ਹਾਂ, ਕਿਉਂ ਗੁਰਮਤਾਸ਼ੀ ਅਨੁਸਾਰ ਵਿਵਾਹ ਦੀ ਰਸਮ ਕਰਕੇ ਜਿਵੇਂ ਉਸ ਸਮੇਂ ਦਾ ਇਹ ਨਜ਼ਮੀ ਸੀ ਵੀ ਤਿੰਨ ਕੁ ਦਿਨ ਤੱਕ ਬਰਾਤ ਰਹਿੰਦੀ ਹੁੰਦੀ ਸੀ, ਉਹ ਤਿੰਨ ਦਿਨ ਟਿਕੇ ਆਪ ਜੀ, ਰਸਤਾ ਬਾਗ ਦੀ ਹੋ ਗਈ। ਆਪਣੀ ਪਤਨੀ ਸੁਲੱਖਣੀ ਨੂੰ ਡੋਲੇ ਵਿੱਚ ਬਿਠਾ ਕੇ ਆਪ ਘੋੜ ਸਵਾਰ ਹੋ ਕੇ ਇਸ ਤਰ੍ਹਾਂ ਬਰਾਤ ਸ਼ਹਿਰ ਚੱਲ ਪਏ। ਪਿਤਾ ਕਾਲੂ ਜੀ, ਉਹਨਾਂ ਦੇ ਛੋਟੇ ਭਰਾ ਲਾਲੂ ਜੀ, ਜੈ ਰਾਮ ਦਾ ਜਿਹੜਾ ਪਿਤਾ ਪਰਮਾਨੰਦ ਹੈ, ਇਹ ਖੁਸ਼ੀਆਂ ਮਨਾਉਂਦੇ ਹੋਏ ਸਤਿਗੁਰੂ ਪਰ ਧਨ ਦੀ ਬਾਰਿਸ਼ ਕਰ ਰਹੇ ਹਨ। ਉਹ ਬਟਾਲੇ ਤੋਂ ਚੱਲਦੇ ਚਲਾਉਂਦੇ ਰਸਤਾ ਨੰਬਰਵਾਰ ਤੈਅ ਕਰਦੇ ਹੋਏ ਜਿਵੇਂ ਸੁਲਤਾਨਪੁਰ ਸਾਹਿਬ ਪਹੁੰਚੇ, ਇੱਥੇ ਪੁੱਜ ਕੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ, ਜਿਹੜੀ ਵੱਡੀ ਪੀਣ ਨਾਨਕੀ ਹੈ, ਸੰਸਾਰ ਰੀਤੀ ਨੂੰ ਪੂਰੀਆਂ ਕਰਦਿਆਂ ਕੁਝ ਮਾਇਆ ਥੈਲੀ ਉਹ ਨਾ ਵਿਆਹੀ ਦੇ ਝੋੜੇ ਵਿੱਚ ਪਿਆ ਕੇ ਫਿਰ ਉਹਦਾ ਸੋਹਣਾ ਮੁਖਾਰ ਬਿੰਦ ਤੱਕਿਆ। ਹੋਰ ਮਾਈਆਂ ਬੀਬੀਆਂ ਨੇ ਜਿਵੇਂ ਮੁੱਖ ਤੱਕ ਕੇ ਦੋਹਾਂ ਦੀ ਮਹਿਮਾ ਵਡਿਆਈ ਕੀਤੀ, ਉਹ ਪ੍ਰਸੰਗ ਅੱਜ ਆ ਰਿਹਾ ਹੈ। ਜਿਵੇਂ ਵੀ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਆਏ ਵਿਵਾਹ ਕਰਕੇ, ਇੱਥੇ ਜਿਵੇਂ ਖੁਸ਼ੀਆਂ ਮਨਾਈਆਂ ਗਈਆਂ, ਉਦੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਜੀ ਆਪਣੀ ਪਤਨੀ ਨੂੰ ਆਪਣੇ ਪਿਤਾ ਨਾਲ ਲੈ ਕੇ ਆਪਣੇ ਜਨਮ ਨਗਰ ਰਾਏ ਭੋਏ ਦੀ ਤਲਵੰਡੀ ਪੁੱਜੇ। ਇੱਥੇ ਜਿਵੇਂ ਮਾਤਾ ਤ੍ਰਿਪਤਾ ਨੇ ਫਿਰ ਖੁਸ਼ੀਆਂ ਮਨਾਈਆਂ, ਉਹ ਪ੍ਰਸੰਗ ਅੱਜ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਪਰ ਮਿਲ ਕੇ ਸੁਣੀਏ ਜੀ। ਸਿਕਤਾ ਕੰਨ ਤੇ ਮੇਰੇ ਕੀਏ, ਕਵੀ ਸੰਤੋਖ ਸਿੰਘ ਜੀ ਇਹ ਇਤਿਹਾਸ ਵਿੱਚ ਪ੍ਰਸੰਗ ਕਹਿਣ ਤੋਂ ਪਹਿਲਾਂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਮਹਿਮਾ ਦਾ ਮੰਗਲ ਕਰ ਰਿਹਾ ਹੈ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੈਸੇ ਮਹਾਨ ਸਨ। ਕਵੀ ਕਹਿ ਰਿਹਾ ਸਿਕਤਾ ਕੰਨ ਤੇ ਮੇਰ ਕੀਏ, ਜਿਹੜੇ ਰੇਤ ਦੇ ਕਣਕੇ ਵਰਗੇ ਸੀ ਨਾ, ਮਹਾਰਾਜ ਨੇ ਕਹਿੰਦੇ ਉਹਨਾਂ ਨੂੰ ਸਮੇਰ ਪਰਬਤ ਵਰਗੇ ਮਹਾਨ ਵੱਡੇ ਬਣਾ ਦਿੱਤਾ। ਆਪ ਜਿਵੇਂ ਰੇਤ ਦੇ ਕਣਕੇ ਪੈਰਾਂ ਹੇਠ ਲਤਾੜੇ ਜਾ ਰਹੇ, ਲਤਰੇ ਜਾਂਦਾ ਰੇਤਾ, ਇਸ ਤਰ੍ਹਾਂ ਜਿਹੜੇ ਲੋਕ ਆਏ ਪੈਰਾਂ ਹੇਠ ਲਤਾੜੇ ਜਾ ਰਹੇ ਆ, ਹਿੰਦੂ ਲੋਕਾਂ ਦੀ ਬੁਰੀ ਹਾਲਤ ਸੀ, ਜਿੰਨੇ ਉਸ ਵੇਲੇ ਜ਼ਾਲਮ ਰਾਜੇ ਪਾਤਸ਼ਾਹ ਸੀ, ਕੋਈ ਦੀਵਾਨ ਸੀ, ਵਜ਼ੀਰ ਅਹਿਲਕਾਰ ਸਨ, ਇਹੋ ਜਿਹਾ ਉਹਨਾਂ ਦਾ ਇਹ ਨਸ਼ੇ ਦੇ ਹਕੂਮਤ ਵਿੱਚ ਅਸੂਲ ਕਾਇਮ ਕੀਤਾ ਹੋਇਆ ਸੀ ਵੀ ਜੇ ਕਿਸੇ ਅਮਰਾਵ ਅਹਿਲਕਾਰ ਨੂੰ ਕੋਈ ਮੁੱਖ ਤੋਂ ਥੁੱਕ ਆਦਗਰੀ ਹੋਏ, ਰੀਤੀ ਕਰਨੀ ਜਾਣੀ ਥੁੱਕਣਾ ਪੈਂਦਾ, ਅਤੇ ਫਿਰ ਉਹ ਕਿਸੇ ਹਿੰਦੂ ਦੇ ਮੂੰਹ ਦੇ ਵਿੱਚ ਥੁੱਕੇ, ਇਹੋ ਜਿਹਾ ਇਹਨਾਂ ਨੂੰ ਹੇਠਾਂ ਲਤਾੜਿਆ ਸੀ, ਉਹਨਾਂ ਦੇ ਮੂੰਹ ਵਿੱਚ ਥੁੱਕਦੇ ਸੀ ਹਿੰਦੂਆਂ ਦੇ। ਇਸ ਤਰ੍ਹਾਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਿਮਾ ਕਰ ਰਿਹਾ ਕਿ ਜਿਨ੍ਹਾਂ ਨੇ ਰੇਤੇ ਦੇ ਕਣਕੇ ਵਰਗੇ ਜਿਹੜੇ ਆ ਲੋਕ ਸੀ, ਲਤਾੜੇ ਮੂੰਹ ਥੁੱਕਿਆ ਜਾਂਦਾ ਸੀ, ਉਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ, ਸਿੰਘ ਸਜਾ ਕੇ, ਸਰਦਾਰੀਆਂ ਅਤੇ ਪਾਤਸ਼ਾਹੀਆਂ ਬਖਸ਼ ਕੇ ਸਮੇਰ ਪਰਬਤ ਵਰਗੇ ਵੱਡੇ ਕਰ ਦਿੱਤਾ। ਮੇਰਾ ਤੇ ਕੰਨ ਕੀਨ, ਜਿਹੜੇ ਸਮੇਰ ਪਰਬਤ ਵਰਗੇ ਵੱਡੇ ਵੱਡੇ ਜ਼ਾਲਮ ਰਾਜੇ ਸੀ, ਉਹਨਾਂ ਨੂੰ ਕਹਿੰਦੇ ਮਾਰ ਮਾਰ ਕੇ, ਜਿਵੇਂ ਧੂੜ ਦਾ ਕਿਣਕਾ ਹੁੰਦਾ, ਰੇਤੇ ਦਾ ਕਿਣਕਾ ਹੁੰਦਾ, ਉਹਨਾਂ ਨੂੰ ਕਹਿੰਦੇ ਨੀਵੇਂ ਕਰ ਦਿੱਤਾ, ਇਉਂ ਸਭ ਤੋਂ ਛੋਟੇ ਕਰ ਦਿੱਤਾ, ਖਤਮੀ ਕਰ ਦਿੱਤਾ ਜ਼ਾਲਮ ਲੋਕਾਂ ਨੂੰ। ਸ੍ਰੀ ਗੋਬਿੰਦ ਸਿੰਘ ਨਮਹ ਮਮ, ਕਵੀ ਜੀ ਕਹਿੰਦਾ ਐਸੇ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਹਾਨ ਹਨ, ਉਹਨਾਂ ਨੂੰ ਮੈਂ ਆਪਣੇ ਵੱਲੋਂ ਨਮਸਕਾਰ ਕਰਦਾ, ਮੱਥਾ ਟੇਕਦਾ ਹਾਂ। ਕੇਵਲ ਦਾਨੀ ਦੀਨ, ਜਿਹੜੇ ਸਿਰਫ ਇਸ ਸੰਸਾਰ ਦੇ ਵਿੱਚ ਕਹਿੰਦੇ ਗਰੀਬਾਂ ਨੂੰ ਦਾਨ ਦੇਣ ਵਾਲੇ ਹੋਏ ਹੈ, ਜਿਵੇਂ ਉਹ ਆਪ ਜੀ ਦੇ ਬਚਨ ਹਨ, ਜਦੋਂ ਬਾਈ ਧਾਰ ਦੇ ਰਾਜੇ ਆਏ, ਉਹਨਾਂ ਨੂੰ ਕਿਹਾ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਕਹਿਣ ਲੱਗੇ ਜੀ ਅਸੀਂ ਤਾਂ ਠਾਕਰਾਂ ਦਾ ਚਰਨਾਮਤ ਲਿਆ ਹੋਇਆ ਹੈ, ਗਲ ਵਿੱਚ ਜਨੇਊ ਪਾਇਆ ਹੋਇਆ ਹੈ, ਅਤੇ ਅਸੀਂ ਮਰਨੇ ਪਰਨੇ ਭੱਜਣ ਵੀ ਕਰਾਉਣਾ ਹੈ, ਅਤੇ ਤੁਸੀਂ ਰਖਾਉਂਦੇ ਕੇਸ, ਅਸੀਂ ਇਹ ਰੱਖ ਨਹੀਂ ਸਕਦੇ ਕਿਉਂਕਿ ਹਿੰਦੂ ਰੁਚੀ ਅਨੁਸਾਰ ਅਸੀਂ ਬੋਧਾ ਰੱਖਦੇ ਹਾਂ, ਅਤੇ ਧੋਤੀ ਪਾਉਂਦੇ, ਤੁਸੀਂ ਕਹਿੰਦੇ ਕਸ਼ਹਿਰਾ ਪਾਓ, ਇਹ ਸਾਥੋਂ ਨਹੀਂ ਕੁਛ ਹੋਣਾ ਹੈ। ਹਾਂ ਇਹ ਇੱਕ ਤਾਂ ਸਾਨੂੰ ਮਰਨੇ ਪਰਨੇ ਭੱਜਣ ਕਰ ਦਿਓ, ਦੂਜਾ ਕਛਹਿਰੇ ਦੇ ਥਾਂ ਸਾਡੀ ਆ ਲੰਗੋਟੀ ਜਿਹੜੀ ਆ ਤੇ ਧੋਤੀ ਬੰਨੀ, ਇਹ ਬੰਨੀ ਰਹਿਣ ਦਿਓ, ਇਹ ਜਿਵੇਂ ਅਸੀਂ ਗਲ ਵਿੱਚ ਜਿਨੇ ਜੇ ਪਾਏ ਉਵੇਂ ਪਾਏ ਰਹਿਣ ਦਿਓ, ਫਿਰ ਅਸੀਂ ਇਹ ਅੰਮ੍ਰਿਤ ਛਕ ਲੈਂਦੇ। ਬਾਰਾ ਕਹਿੰਦੇ ਤੁਹਾਡੇ ਵਰਗਿਆਂ ਦੀ ਲੋੜ ਨਹੀਂ ਸਾਨੂੰ। ਫਿਰ ਮਹਾਰਾਜ ਨੇ ਕਿਹਾ ਗਰੀਬ ਸਿੰਘ ਦਿਓ ਵਡਿਆਈ, ਯਾਦ ਕਰੇ ਹਮਰੀ ਪੁਰੇ ਆਈ, ਕਹਿੰਦੇ ਆ ਜਿਹੜੇ ਗਰੀਬ ਬੈਠੇ ਆ ਨਾ, ਜਿਨ੍ਹਾਂ ਨੂੰ ਤੁਹਾਨੂੰ ਵੀ ਇਹ ਐਵੇਂ ਹੀ ਹੈ ਵਾਧੂ ਹੈ, ਕਹਿੰਦੇ ਇਹਨਾਂ ਨੂੰ ਵਡਿਆਈਆਂ, ਇਹਨਾਂ ਨੂੰ ਸਰਦਾਰੀਆਂ ਅਸੀਂ ਬਖਸ਼ਾਂਗੇ, ਫਿਰ ਸਾਡੀ ਗੁਰੂ ਨਾਨਕ ਦੀ ਗੁਰਿਆਈ ਨੂੰ ਇਹ ਕਹਿੰਦੇ ਯਾਦ ਕਰਨਗੇ, ਇਹ ਗੁਰੂ ਨਾਨਕ ਨੇ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਰਦਾਰੀਆਂ ਪਾਤਸ਼ਾਹੀਆਂ ਸਾਨੂੰ ਬਖਸ਼ੀਆਂ, ਤੁਹਾਡੇ ਵਰਗਿਆਂ ਕੋਲ ਪਹਿਲਾਂ ਹੈਗੀਆਂ, ਤੁਸੀਂ ਕਹਿੰਦੇ ਤੁਸੀਂ ਤਾਂ ਪਹਿਲੇ ਹੀ ਰਾਜੇ ਸੀ, ਸਾਨੂੰ ਗੁਰੂ ਮਹਾਰਾਜ ਨੇ ਕੀ ਦਿੱਤਾ ਹੈ, ਤੈਨੂੰ ਹੰਕਾਰ ਹੈ, ਇਸ ਕਰਕੇ ਤੁਹਾਡੇ ਵਰਗਿਆਂ ਦੀ ਸਾਨੂੰ ਲੋੜ ਨਹੀਂ ਹੈ। ਇਸ ਕਰਕੇ ਮਾਂ ਇੱਥੇ ਕਿਹਾ ਕਵੀ ਨੇ ਵੀ ਸਾਡੇ ਵਰਗੇ ਜਿਹੜੇ ਕਵੀ ਦੀਨ ਸੀ, ਗਰੀਬ ਸੀ, ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ, ਉਹਨਾਂ ਨੂੰ ਅੰਮ੍ਰਿਤ ਛਕਾ ਕੇ ਮਹਾਰਾਜ ਨੇ ਬਹੁਤ ਵੱਡਾ ਸਰਦਾਰੀਆਂ ਦਾ ਪਾਤਸ਼ਾਹੀਆਂ ਦਾ ਦਾਨ ਦੇ ਦਿੱਤਾ। ਕੇਵਲ ਇੱਕੋ ਇੱਕ ਜਿਹੜੇ ਗਰੀਬਾਂ ਨੂੰ ਦਾਨ ਦੇਣ ਵਾਲੇ ਹਨ, ਬਖਸ਼ਾਂ ਕਰਨ ਵਾਲੇ, ਉਹਨਾਂ ਨੂੰ ਮੈਂ ਮੱਥਾ ਟੇਕਦਾ ਹਾਂ। ਸ੍ਰੀ ਬਾਲਾ ਸੰਧੁਰ ਵਾਚ, ਚੌਪਈ ਨਿਕਟ ਨਗਰ ਕੇ ਗਈ ਬਰਾਤਾ। ਹੁਣ ਪ੍ਰਸੰਗ ਅੱਗੇ ਕਵੀ ਸ਼ੁਰੂ ਕਰ ਰਿਹਾ ਹੈ, ਇਸ ਤਰ੍ਹਾਂ ਬਟਾਲੇ ਤੋਂ ਚਲਦੀ ਚਲਾਉਂਦੀ ਹੋਈ ਜਿੰਨੀ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਬਰਾਤ ਸੀ, ਉਹ ਕਹਿੰਦੇ ਸੁਲਤਾਨਪੁਰ ਦੇ ਨੇੜੇ ਚਲੀ ਗਈ ਆ ਗਈ ਹੈ। ਜਾਂ ਕੀ ਸੋਭਾ ਭਾਂਤਨ ਭਾਂਤਾ, ਜਿਸ ਬਰਾਤ ਵਿੱਚ ਹਾਥੀਆਂ ਦੀਆਂ ਪਰਵਾਰੀਆਂ, ਉਹਦੇ ਵਿੱਚ ਪਰਮਾਨੰਦ ਜੀ ਬੈਠੇ, ਜੈਰਾਮ ਬੈਠਾ ਹੈ, ਇੱਧਰ ਕਾਲੂ ਅਤੇ ਲਾਲੂ ਬੈਠੇ ਦੋਵੇਂ ਭਰਾ, ਅਤੇ ਕੋਈ ਘੋੜਿਆਂ ਉੱਪਰ ਚੜ੍ਹੇ ਹੋਏ ਹੈ, ਕੋਈ ਰਸਾਂ ਉੱਪਰ ਹੈ, ਕੋਈ ਸੁੱਖ ਪਾਲਕੀਆਂ ਉੱਪਰ ਹੈ, ਬਜ਼ੁਰਗ ਜਿਸ ਕਹਿੰਦੇ ਭਰਾ ਦੀ ਤਰ੍ਹਾਂ ਤਨਾ ਦੀ ਸੋਭਾ ਹੈ, ਬਾਜੇ ਤੁਰਹੀ ਪਟ ਹੈ ਨਿਸ਼ਾਨਾ, ਰਾਤ ਦੇ ਵਿੱਚ ਤੂਤੀਆਂ ਵੱਜਦੀਆਂ, ਭੇਰੀਆਂ ਵੱਜਦੀਆਂ, ਨਗਾਰੇ ਵੱਜਦੇ ਹਨ, ਪੁਰਕੇ ਨਰਨ ਸੁਣੀ ਧੁਨ ਕਾਨਾ, ਜਦੋਂ ਸੁਲਤਾਨਪੁਰ ਦੇ ਲੋਕਾਂ ਨੇ ਇਹ ਆਵਾਜ਼ਾਂ ਦੀ ਸਾਜ਼ਾਂ ਦੀ ਆਵਾਜ਼ ਸੁਣੀ, ਪਾਵਸ ਵਿਖੇ ਉੱਠਾ ਘਨ ਘੋਰਾ, ਇਸ ਤਰ੍ਹਾਂ ਪ੍ਰਤੀਤ ਹੋਇਆ ਜਿਵੇਂ ਬਰਸਾਤ ਰੁੱਤ ਦੇ ਵਿੱਚ ਬੱਦਲ ਦੀ ਗਰਜ ਉੱਤੇ ਬੱਦਲ ਗਜਦਾ ਹੁੰਦਾ ਹੈ, ਪ੍ਰਮੋਦ ਜੋ ਮੋਰ ਨ ਥੋਰਾ, ਬਰਸਾਤ ਰੁੱਤ ਵਿੱਚ ਸਾਉਣ ਭਾਦਰੋਂ ਮਹੀਨੇ ਵਿੱਚ ਬੱਦਲ ਗਜਦੇ ਤੇ ਮੋਰ ਪਹਿਲਾਂ ਪਾਉਂਦੇ ਆ, ਖੁਸ਼ੀਆਂ ਮਨਾਉਂਦੇ। ਇਸ ਤਰ੍ਹਾਂ ਕਹਿੰਦੇ ਸੁਲਤਾਨਪੁਰ ਵਾਸੀ ਜਿੰਨੇ ਲੋਕ ਮੋਰਾਂ ਵਾਂਗੂ ਹੈ ਬਹੁਤ ਖੁਸ਼ੀ ਵਿੱਚ ਨੱਚਣ ਲੱਗ ਪਏ ਹਨ। ਜੋਪੁਰ ਮਨ ਚ ਰਹੇ ਹਰ ਖਾਈ, ਜਿੰਨੇ ਸੁਲਤਾਨਪੁਰ ਦੇ ਲੋਕ ਹੈ ਜਦੋਂ ਬਰਾਤ ਨੇੜੇ ਆ ਗਈ ਹੈ, ਬਾਜੇ ਵੱਜਦੇ ਸੁਣਾਈ ਦੇਣ ਲੱਗੇ ਹਨ, ਖੁਸ਼ ਹੋ ਰਹੇ ਹਨ। ਸਦਨ ਨਾਨਕੀ ਭਨਤ ਵਧਾਈ, ਇੱਧਰ ਜਿਹੜੀ ਬੀਬੀ ਨਾਨਕੀ ਉਹਦੇ ਘਰ ਦੇ ਵਿੱਚ ਆ ਕੇ ਬਜ਼ੁਰਗ ਮਾਈਆਂ ਨੌਜਵਾਨ ਵਧਾਈਆਂ ਦੇ ਰਹੀਆਂ ਹਨ। ਤੂਰਨ ਬਹਿਰ ਨਗਰ ਤੇ ਆਏ, ਸੇੜੇ ਮਾਈ ਭਾਈ ਵੀ ਬਰਾਤ ਆ ਰਹੀ ਹੈ, ਗੁਰੂ ਨਾਨਕ ਸਾਹਿਬ ਜੀ ਲਾੜਾ ਰੂਪ ਵਿੱਚ ਵਿਆਹ ਕਰਾ ਕੇ ਆ ਰਹੇ ਹੈ। ਸਾਰੇ ਕਹਿੰਦੇ ਨਗਰ ਸੁਲਤਾਨਪੁਰ ਤੋਂ ਬਾਹਰ ਚੱਲ ਕੇ ਆ ਗਏ ਹਨ। ਹਿਤ ਬਲੋਕਨੇ ਮਨ ਸੁਖ ਪਾਏ, ਮਨ ਵਿੱਚ ਸੁਖ ਪਾ ਕੇ ਵੀ ਬਰਾਤ ਆਉਂਦੀ ਹੋਈ ਦੇਖਣੀ ਹੈ, ਬਾਕੀ ਗੁਰੂ ਨਾਨਕ ਸਾਹਿਬ ਜੀ ਕਿਵੇਂ ਵਿਆਹ ਦੀ ਰਸਮ ਪੂਰੀ ਕਰਕੇ ਲਾੜਾ ਰੂਪ ਵਿੱਚ ਆ ਰਹੇ ਹੈ, ਆਪਾਂ ਦਰਸ਼ਨ ਕਰਨੇ ਇਸ ਰੂਪ ਵਿੱਚ। ਕਰ ਸ਼ਿੰਗਾਰ ਕੋ ਨਾਗਰ ਨਾਰੀ, ਇੱਧਰ ਸੁਲਤਾਨਪੁਰ ਦੀਆਂ ਜਿਹੜੀਆਂ ਮਾਈਆਂ ਬੀਬੀਆਂ ਹਨ ਉਹ ਨਵੇਂ ਨਵੇਂ ਕੱਪੜੇ ਜੇ ਪਾ ਕੇ ਸਾਰਾ ਆਪਣਾ ਹਾਰ ਸ਼ਿੰਗਾਰ ਜਾ ਲਾ ਕੇ ਸ਼ਿੰਗਾਰ ਕਰ ਕਰਾ ਕੇ ਭੂਖਨ ਬਸਨ ਰੁਚਿਰ ਸ਼ਬ ਧਾਰੀ, ਇਹਨਾਂ ਮਾਈਆਂ ਬੀਬੀਆਂ ਨੇ ਬਸਤਰ ਗਹਿਣੇ ਸੋਹਣੇ ਕਹਿੰਦੇ ਧਾਰਨ ਕੀਤੇ, ਉਹ ਛਵੀ ਧਾਰ ਰਹੀਆਂ ਸਜ ਵਜ ਰਹੀਆਂ ਹਨ। ਬਾਂਧ ਬਾਂਧ ਬੀਥਨ ਮਹਿ ਟੋਲੀ, ਇਹੋ ਜਿਹੀਆਂ ਮਾਈਆਂ ਬੀਬੀਆਂ ਕਹਿੰਦੇ ਸੁਲਤਾਨਪੁਰ ਦੀਆਂ ਗਲੀਆਂ ਵਿੱਚ ਉਹ ਟੋਲੀਆਂ ਬੰਨ ਬੰਨ ਕੇ ਆਏ, ਨਿਕੇਤ ਵਧਾਈ ਬੋਲੀ, ਨਾਨਕੀ ਜੀ ਦਾ ਘਰ ਹੈ ਉੱਥੇ ਸਾਰਿਆਂ ਨੇ ਆ ਕੇ ਬੀਬੀ ਨਾਨਕੀ ਤੈਨੂੰ ਵਧਾਈਆਂ ਹੋਣ, ਤੇਰੇ ਛੋਟੇ ਵੀਰ ਦਾ ਭਰਾ ਦਾ ਵਿਵਾਹ ਹੋ ਕੇ ਆ ਰਿਹਾ ਹੈ, ਉਹ ਤੈਨੂੰ ਲੱਖਾਂ ਵਧਾਈਆਂ ਹੋਣ। ਵਧੂ ਬਿਲੋਕਨ ਕੀ ਅਭਿਲਾਖਾ, ਸਾਰੀਆਂ ਮਾਈਆਂ ਬੀਬੀਆਂ ਨੂੰ ਜਿਹੜੀ ਨਵ ਵਿਆਹੀ ਵਹੁਟੀ ਉਹਨੂੰ ਦੇਖਣ ਦੀ ਬੜੀ ਆਸਾ ਜਾਣਾ ਹੈ। ਨਿਕਟ ਨਾਨਕੀ ਕਹਿ ਸ਼ੁਭ ਭਾਖਾ, ਉਹ ਸਵੇਰੇ ਜਿੰਨੀਆਂ ਆਈਆਂ ਉਸ ਵੇਲੇ ਨਾਨਕੀ ਜੀ ਨੇ ਸਾਰਿਆਂ ਨੂੰ ਚੰਗੇ ਸਤਿਕਾਰ ਦੇ ਬਚਨ ਕਹੇ, ਉਹਨਾਂ ਨੇ ਵਧਾਈਆਂ ਦਿੱਤੀਆਂ ਹਨ, ਇਹਨਾਂ ਨੇ ਖਿੜੇ ਮੱਥੇ ਮੰਨੀਆਂ ਹਨ। ਨਗਰ ਪ੍ਰਵੇਸ਼ੀ ਸਗਲ ਬਰਾਤਾ, ਇਹਨਾਂ ਨੂੰ ਜਿੰਨੀ ਬਰਾਤ ਹੈ ਸੁਲਤਾਨਪੁਰ ਦੇ ਵਿੱਚ ਆ ਪ੍ਰਵੇਸ਼ ਹੋਈ ਹੈ। ਜਨ ਆਨੰਦ ਕੋ ਮੇਘ ਸੁਹਾਤਾ, ਉਹ ਕਹਿੰਦੇ ਬਰਾਤਕਾਰੀ ਹੈ ਬਦਲੀ ਆਨੰਦਾ, ਕਹਿੰਦੇ ਸੋਭਨੀਕ ਹੋ ਰਿਹਾ ਆਨੰਦਾ ਬਦਲੀ ਆ ਗਿਆ ਸੁਲਤਾਨਪੁਰ ਵਿੱਚ। ਦੁਲਹ ਦੁਲਹਨ ਆਗੇ ਜਾਵਤ, ਇਧਰ ਬਰਾਤ ਦੇ ਅੱਗੇ ਅੱਗੇ ਲਾੜੀ ਤੇ ਲਾੜਾ ਜਾ ਰਹੇ ਹਨ, ਪਿੱਛੇ ਲਾਲੂ ਧਨ ਬਰਖਾਵਤ, ਪਿੱਛੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਚਾਚਾ ਲਾਲੂ ਹੈ ਉਹ ਧਨ ਦੀ ਬਾਰਿਸ਼ ਕਰੀ ਜਾਂਦਾ ਆ ਰਿਹਾ ਹੈ। ਅਸ ਬੇਦ ਸ੍ਰੀ ਬੇਦੀ ਕੁਲ ਕੇਤੂ, ਕਵੀ ਜੀ ਕਹਿੰਦੇ ਇਸ ਤਰ੍ਹਾਂ ਬੇਦੀਆਂ ਦੇ ਕੁਲ ਦੇ ਤੁਜਾਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਮੰਦ ਮੰਦ ਗਏ ਆਪਣੇ ਨਿਕੇਤੂ, ਹੌਲੀ ਹੌਲੀ ਚਲਦੇ ਚਲਾਉਂਦੇ ਹੋਏ ਜੋ ਆਪਣਾ ਭੈਣ ਦਾ ਘਰ ਚਲੇ ਗਏ ਹਨ। ਨਾਰਨ ਸਹਿਤ ਨਾਨਕੀ ਤੂਰਨ, ਇੱਧਰ ਬੀਬੀ ਨਾਨਕੀ ਹੋਰ ਮਾਮੇ ਮਾਈਆਂ ਬੀਬੀਆਂ ਦੇ ਸਵੇਤ ਬੜੀ ਛੇਤੀ, ਨਿਕਸ ਕਰੀ ਕੁਲ ਰੀਤ ਸੰਪੂਰਨ, ਘਰ ਦੇ ਦਰਵਾਜ਼ੇ ਦੇ ਕੋਲ ਆ ਕੇ ਜਿਵੇਂ ਕੁਲ ਦੀ ਰੀਤੀ ਉਹ ਸਾਰੀ ਕਰੀ ਕਰਾਈ ਤਿਲ ਤੁਲ ਜਾ ਪਾਇਆ ਹੈ। ਸਾਦਰ ਲੈ ਕਰ ਨਿਜ ਭਰਜਾਈ, ਉਹ ਸਵੇਰੇ ਸਤਿਕਾਰ ਦੇ ਬਚਨ ਕਰਕੇ ਸਾਧ ਸਤਿਕਾਰ ਲੈ ਸਹਿਤ ਆਪਣੀ ਭਰਜਾਈ ਨੂੰ ਨਵਿਆਹੀ ਨੂੰ ਨਾਲ ਲੈ ਕੇ ਸੁੰਦਰ ਮੰਦਰ ਬੀਚ ਵਸਾਈ, ਸੋਹਣਾ ਸਭ ਤੋਂ ਮਕਾਨ ਹੈ ਸਜਾਇਆ ਵਜਾ, ਉਹਦੇ ਵਿੱਚ ਜਾ ਕੇ ਨੂੰ ਬਿਠਾਇਆ ਸਜਾਇਆ ਹੈ। ਪਾਏ ਓਲ ਮੈਂ ਧਨ ਕੀ ਥਾਤੀ, ਰੀਤੀ ਅਨੁਸਾਰ ਬੀਬੀ ਜੀ ਨੇ ਕਹਿੰਦੇ ਧਨ ਦੀ ਥੈਲੀ ਉਹ ਨਵਿਆਹੀ ਦੇ ਝੋਲੀ ਵਿੱਚ ਪਾ ਕੇ ਭਰੀ ਹਰਖ ਭੀ ਸੀਤਲ ਛਾਤੀ, ਕਹਿੰਦੇ ਖੁਸ਼ੀ ਨਾਲ ਬੀਬੀ ਨਾਨਕੀ ਭਰ ਗਈ ਹੈ, ਦਿਲ ਛਾਤੀ ਠੰਡਾ ਠਾਰ ਹੋ ਗਿਆ ਹੈ। ਬਦਨ ਬਿਲੋਕਤ ਸੰਗ ਉਮੰਗਾ, ਇਸ ਤਰ੍ਹਾਂ ਬੜੀ ਖੁਸ਼ੀ ਚਾਹ ਦੇ ਨਾਲ ਨਵਿਆਹੀ ਵਹੁਟੀ ਦਾ ਮੁਖ ਦੇ ਰਹੀ ਹੈ। ਕੰਚਨ ਭੂਖਨ ਭੂਖਤ ਅੰਗਾ, ਕਹਿੰਦੇ ਨਵਿਆਹੀ ਦੇ ਸਰੀਰ ਤੇ ਗਹਿਣੇ ਹੋਰ ਵਸਤਰ ਜਿਹੜੇ ਬੜੇ ਸਜ ਰਹੇ ਹਨ। ਹੇਰ ਹੇਰ ਔਰ ਹਰ ਖੈ ਨਾਰੀ, ਹੋਰ ਜਿਹੜੀਆਂ ਕੋਈ ਮਾਈਆਂ ਬੀਬੀਆਂ ਨਵਿਆਹੀ ਵਾਲੀ ਦੇਖ ਦੇਖ ਕਿਹੜੀਆਂ ਬੜੀਆਂ ਪ੍ਰਸੰਨ ਖੁਸ਼ ਹੋ ਰਹੀਆਂ। ਦੇਤ ਆਸਿਖਾ ਸੁਖਦ ਉਚਾਰੀ, ਤੋਂ ਚਰਨਜੀਵੀ ਤੱਕ ਜਾਂਦੀ ਰਹੇ ਇਸ ਤਰ੍ਹਾਂ ਆਸ਼ੀਰਵਾਦਿਆਂ ਦਿੰਦੀਆਂ ਸੁਖ ਦੇਣ ਵਾਲੀਆਂ। ਬਹੁਰ ਬਰਾਤ ਹਕੀਨ ਨਿਵੇਸ਼ਾ, ਇਸ ਤਰ੍ਹਾਂ ਫਿਰ ਜਿਹੜੀ ਬਰਾਤ ਆਈ ਉਹਨੇ ਆਪੋ ਆਪਣੇ ਥਾਂ ਕਹਿੰਦੇ ਉਹ ਟਿਕਾਣੇ ਕੀਤੇ ਸਤਿਤੀ ਕੀਤੀ ਹੈ। ਪਰਮਾਨੰਦ ਕੀ ਪਾਏ ਨਿਦੇਸ਼ਾ, ਜਿਹੜਾ ਜੈ ਰਾਮ ਦਾ ਪਿਤਾ ਪਰਮਾਨੰਦ ਉਹਦੀ ਆਗਿਆ ਪਾ ਕੇ ਨੌਕਰਾਂ ਚਾਕਰਾਂ ਨੇ ਸੇਵਾ ਜਥਾ ਯੋਗ ਸਭ ਹੀ ਕੀ, ਇੰਨੀ ਬਰਾਤ ਹੈ ਜਿਸ ਤਰ੍ਹਾਂ ਦੀ ਸੇਵਾ ਬਣਦੀ ਹੈ ਉਹ ਯੋਗਤਾ ਅਨੁਸਾਰ ਕਹਿ ਕੇ ਕਰੀ ਕਰਵਾਈ ਹੈ। ਤਬ ਜੈ ਰਾਮ ਕੀਨੀ ਬਿਦ ਨੀਕੀ, ਇਹਦਾ ਜਿਹੜਾ ਪੁੱਤਰ ਜੈ ਰਾਮ ਸੀ ਉਸਨੇ ਅੱਗੇ ਹੋ ਕੇ ਨੌਕਰਾਂ ਚਾਕਰਾਂ ਨੂੰ ਨਾਲ ਲੈ ਕੇ ਸਭ ਬਰਾਤ ਦੀ ਸੇਵਾ ਟਹਿਲ ਕੀਤੀ ਹੈ। ਅਸ ਪ੍ਰਕਾਰ ਦੋਏ ਨਿਸ਼ਾ ਬਤੀਤੀ, ਇਸ ਤਰ੍ਹਾਂ ਸੁਲਤਾਨਪੁਰ ਸਾਹਿਬ ਪਹੁੰਚ ਕੇ ਇੱਥੇ ਦੋ ਰਾਤ ਬਤੀਤਾਂ ਬਤੀਤ ਕੀਤੀਆਂ ਹਨ। ਪੁਨ ਕਾਲੂ ਬੋਲਿਓ ਸ਼ੁਭ ਰੀਤੀ, ਇਸ ਤਰ੍ਹਾਂ ਦੋ ਰਾਤਾਂ ਲੰਘਣ ਤੋਂ ਬਾਅਦ ਫਿਰ ਚੰਗੀ ਰੀਤੀ ਨਾਲ ਸੋਹਣੇ ਢੰਗ ਨਾਲ ਪਿਤਾ ਕਾਲੂ ਜੀ ਬੋਲੇ ਹਨ। ਨਾਨਕ ਜਨਨੀ ਮਨ ਅਨੁਰਾਗੀ, ਸੁਣੋ ਵੀ ਮੇਰੀ ਸਿਆਣਿਓ ਗੱਲਬਾਤ, ਜੋ ਗੁਰੂ ਨਾਨਕ ਸਾਹਿਬ ਦੀ ਮਾਤਾ ਤ੍ਰਿਪਤਾ ਹੈ ਨਾ, ਬੜੀ ਚੰਗੀ ਸਿਆਣੀ, ਦੇਖਣ ਹੇਤ ਦ੍ਰਿਸ਼ਟ ਇਤ ਲਾਗੀ, ਉਹਦੇ ਵੀ ਮੈਂ ਨਵਿਆਹੀ ਦਾ ਮੁੱਖ ਤੱਕਣਾ ਹੈ, ਆਪਣੇ ਪੁੱਤਰ ਨੂੰ ਦੇਖਣਾ ਹੈ, ਲਾੜੇ ਰੂਪ ਵਿੱਚ ਇਧਰੀ ਨਿਗਾਹ ਲੱਗੀ ਹੋਈ ਹੈ। ਤਿਹ ਕੋ ਕਰਨ ਮਨੋਰਥ ਪੂਰਨ, ਇਸ ਕਰਕੇ ਇਹਨਾਂ ਦੀ ਮਾਤਾ ਦਾ ਮਨ ਦਾ ਫੁਰਨਾ ਪੂਰਾ ਕਰਨ ਵਾਸਤੇ ਸਭ ਬਰਾਤ ਗਮਨੇ ਅਬ ਤੂਰਨ, ਹੁਣ ਇੱਥੇ ਦੋ ਦਿਨ ਹੋ ਗਏ ਆਇਆ ਨੂੰ ਥੱਕੇ ਮੇ ਲੈ ਗਏ ਹੈ, ਤੇ ਹੁਣ ਜਿਹੜੀ ਬਰਾਤ ਛੇਤੀ ਦੇ ਕੇ ਸਜ ਵਜ ਕੇ ਉਧਰ ਨੂੰ ਚੱਲ ਪਵੇ। ਵਧੂ ਸੰਗ ਲੈ ਨਾਨਕ ਗਮਨ, ਮੇਰੇ ਸਪੁੱਤਰ ਗੁਰੂ ਨਾਨਕ ਸਾਹਿਬ ਆਪਣੀ ਨਵਿਆਹੀ ਬੋਟੀ ਨੂੰ ਨਾਲ ਲੈ ਕੇ ਜਾਣ ਉੱਥੇ। ਮਿਲੈ ਮਾਤ ਕੋ ਆਪਣੇ ਭਵਨ, ਇਸ ਤਰ੍ਹਾਂ ਆਪਣੇ ਘਰ ਜਾ ਕੇ ਆਪਣੇ ਮਾਤਾ ਜੀ ਨੂੰ ਜਾ ਕੇ ਮਿਲਣੇ। ਬਹੁਰ ਬੁਲਾਰ ਦਰਸ ਕੀ ਪਿਆਸਾ, ਬਾਕੀ ਵੀ ਜਿਹੜਾ ਰਾਏ ਬੁਲਾਰ ਉਹਨੂੰ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੀ ਬੜੀ ਚਾਹਨਾ ਹੈ। ਚੱਲ ਤਲਵੰਡੀ ਪੂਰੇ ਆਸਾ, ਗੁਰੂ ਨਾਨਕ ਸਾਹਿਬ ਜੀ ਉੱਥੇ ਚੱਲ ਕੇ ਜਾ ਕੇ ਉਹਦੀ ਵੀ ਆਸਾ ਪੂਰੀ ਕਰਨ। ਮੁਝ ਚੱਲ ਤਿਓ ਤਿੰਨ ਗੇਰਾ ਉਚਾਰੀ, ਕਿਉਂਕਿ ਜਦੋਂ ਮੈਂ ਵਿਵਾਹ ਦੀ ਗੱਲ ਪੁੱਛਣ ਵਾਸਤੇ ਰਾਏ ਬੁਲਾਰ ਕੋਲ ਗਿਆ ਸੀ, ਮੈਨੂੰ ਚੱਲਣ ਵੇਲੇ ਉਹਨੇ ਕਿਹਾ ਸੀ ਇਹ ਔਰ ਆਪਣੇ ਆਨਹ ਇੱਕ ਵਾਰੀ, ਐਵੇਂ ਕਾਲੂ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਵਿਵਾਹ ਉੱਥੇ ਹੋ ਜਾਵੇ, ਇੱਕ ਵਾਰੀ ਗੁਰੂ ਨਾਨਕ ਸਾਹਿਬ ਜੀ ਨੂੰ ਇੱਥੇ ਰਾਏ ਭੋਏ ਦੀ ਆਪਣੇ ਨਗਰ ਲੈ ਕੇ ਆਉਣਾ ਹੈ। ਕਿਤੇ ਇੱਕ ਦਿਨ ਰਹਿ ਆਏ ਬਹੋਰੀ, ਇਸ ਤਰ੍ਹਾਂ ਵੀ ਗੁਰੂ ਨਾਨਕ ਸਾਹਿਬ ਜੀ ਉਹ ਆਪਣੇ ਨਗਰ ਰਹਿ ਕੇ ਕੋਈ ਦਿਨ ਬਾਅਦ ਫਿਰ ਇੱਥੇ ਵਾਪਸ ਮੁੜੇ ਆਉਣਗੇ। ਕਰ ਹੈ ਕਾਰ ਇਉਂ ਮਸਲਤ ਮੋਰੀ, ਮੇਰੀ ਇਹ ਸਲਾਹ ਹੈ ਵੀ ਕੋਈ ਦਿਨ ਉੱਥੇ ਰਹਿ ਕੇ ਫਿਰ ਇੱਥੇ ਸੁਲਤਾਨਪੁਰ ਆ ਕੇ ਆਪਣਾ ਮੋਦੀ ਖਾਨੇ ਦਾ ਕੰਮ ਕਰ ਲੰਘ ਜਾਣਗੇ। ਤੁਸੀਂ ਆਪਣੀ ਸਲਾਹ ਦੱਸੋ ਵੀ ਇਹ ਠੀਕ ਹੈ ਕਿ ਗਲਤ ਹੈ। ਸ੍ਰੀ ਨਾਨਕ ਕੋ ਰੁੱਖ ਲੱਖ ਆਸੂ, ਇੱਧਰ ਗੁਰੂ ਨਾਨਕ ਸਾਹਿਬ ਜੀ ਦਾ ਖਿਆਲ ਸੀ ਵੀ ਨਾ ਹੀ ਜਾਈਏ ਇੱਥੇ, ਉਸ ਵੇਲੇ ਮਹਾਰਾਜ ਦਾ ਖਿਆਲ ਜਾ ਜਾਣ ਕੇ ਬੜੀ ਛੇਤੀ ਹੀ ਬੋਲਿਓ ਤਬ ਜਰਾਮ ਤੇਹ ਪਾਸੂ, ਜਿਹੜਾ ਜੈ ਰਾਮ ਸੀ ਉਸ ਵੇਲੇ ਪਾਸ ਲਈ ਬੋਲਿਆ ਹੈ, ਜਬ ਤੁਮਲੇ ਜਾਵਹਗੇ ਤੇਹਵਾਂ। ਉਹਨੂੰ ਕਹਿਣ ਲੱਗਿਆ ਵੀ ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਉੱਥੇ ਲੈ ਕੇ ਚਲੇ ਜਾਓਗੇ, ਮੋਦੀ ਕਾਰਨ ਹੋਇ ਨਿਭਹਿਵਾ, ਕੱਲ ਨੂੰ ਦੇਖ ਲਾ ਵੀ ਜਿਹੜਾ ਮੋਦੀ ਖਾਨੇ ਦਾ ਕੰਮ ਹੈ ਇਹ ਤਾਂ ਕੱਲੇ ਤੇ ਕੱਲੇ ਦਾ ਕੰਮ ਹੀ, ਇਹ ਤਾਂ ਨਿਭਾ ਨਿਭਣਾ ਨੀ ਨਿਭਾ ਨੀ ਹੋਣਾ ਹੈ। ਲੈਣਾ ਦੇਣਾ ਕਾਰਜ ਭਾਰੀ, ਕਿਉਂਕਿ ਕਾਲੂ ਤੂੰ ਜਾਣਦਾ ਹੀ ਹੈ ਵੀ ਜਿਹੜਾ ਇਹ ਬੋਧੀ ਖਾਨੇ ਦਾ ਕੰਮ ਲੈਣ ਦੇਣ ਦਾ ਬੜਾ ਤਕੜਾ ਹੈ, ਭਾਰੀ ਹੈ। ਬਿਨ ਇਨ ਤੇ ਨਹ ਜਾਤ ਸੰਭਾਰੀ, ਇਹ ਜਿਹੜੇ ਗੁਰੂ ਨਾਨਕ ਸਾਹਿਬ ਇਹਨਾਂ ਤੋਂ ਬਗੈਰ ਤਾਂ ਕਿਸੇ ਹੋਰ ਤੋਂ ਇਹ ਕੰਮ ਨੀ ਨਾ ਸੰਭਾਲਿਆ ਜਾਣਾ। ਸੌਦਾ ਆਪਨ ਵਿਖੇ ਵਿਸੇਖਾ, ਗੁਰੂ ਨਾਨਕ ਸਾਹਿਬ ਦਾ ਜਿਹੜਾ ਉਹ ਹੱਟ ਹੈ ਬੋਧੀ ਖਾਨਾ, ਉਹਦੇ ਵਿੱਚ ਸੌਦਾ ਬੜਾ ਤਕੜਾ ਪਿਆ ਭਰਿਆ ਪਿਆ ਹੈ। ਕਰ ਹੈ ਨਵਾਬ ਸੰਗ ਕੋ ਲੇਖਾ, ਬਾਕੀ ਜਿਹੜਾ ਦੌਲਤ ਖਾਂ ਨਵਾਬ ਦੇ ਨਾਲ ਹਿਸਾਬ ਕਿਤਾਬ ਵੀ ਇਹਨਾਂ ਨੂੰ ਹੀ ਕਰਨਾ ਪੈਂਦਾ ਹੈ, ਇਹੀ ਕਰਨਗੇ। ਕਮਲ ਨੈਣ ਕੋ ਰੁਖ ਪੁੰਨ ਨਾਹੀ, ਬਾਕੀ ਵੀ ਇਸ ਕਰਕੇ ਮੈਂ ਕਹਿ ਰਿਹਾ ਜੋ ਕਮਲ ਵਰਗੇ ਨੇਤਰਾਂ ਵਾਲੇ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦਾ ਵੀ ਆਪਣੇ ਜਨਮ ਨਗਰ ਜਾਣ ਦਾ ਕੋਈ ਖਾਸ ਖਿਆਲ ਨਹੀਂ ਦਿਸ ਰਿਹਾ। ਕਮਨ ਬਣੇ ਕਿਉਂ ਤਵ ਘਰ ਮਾਹੀ, ਜਿਸ ਕਰਕੇ ਵੀ ਕਾਲੂ ਤੇਰੇ ਘਰ ਇਹਨਾਂ ਦਾ ਜਾਣਾ ਕਦੋਂ ਕਿਵੇਂ ਬਣ ਸਕਦਾ ਜਦੋਂ ਇਹ ਨਹੀਂ ਜਾਣਾ ਚਾਹੁੰਦੇ ਆਪਣੇ ਘਰੇ। ਸੁਣ ਜਰਾਮ ਕੀ ਗੇਰਾ ਹੇਤੂ, ਇਸ ਤਰ੍ਹਾਂ ਜੈ ਰਾਮ ਦੀ ਜਿਹੜੀ ਗੱਲ ਹੈ ਕਹਿੰਦੇ ਇਹਤ ਜੇ ਵਾਲੀ ਬੇਰੁਖੀ ਜੀ ਵਾਲੀ ਸੁਣ ਕੇ, ਹੁਣ ਕਾਲੂ ਬੋਲਿਓ ਕੁੱਲ ਕੇਤੂ, ਉਸ ਵੇਲੇ ਕਾਲੂ ਜੀ ਬੋਲੇ ਹਨ ਜੋ ਕੁੱਲ ਦੇਖ ਤਾਂ ਕੇਤਰੂ ਤੁਜਾਰੂ ਭਾਵ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਬੋਲੇ ਹਨ। ਸੁਣੋ ਆਤਮ ਜਮਾਤ ਤੁਮਾਰੀ, ਉਸ ਵੇਲੇ ਪੁੱਤਰ ਨੂੰ ਕਹਿਣ ਲੱਗੇ ਵੀ ਸੁਣ ਮੇਰੀ ਗੱਲ ਜੋ ਤੁਹਾਡੇ ਮਾਤਾ ਜੀ ਹਨ, ਹੋਏ ਹਰਖ ਸਹਿਬਦੂ ਨਿਹਾਰੀ, ਤੁਸੀਂ ਆਪਣੇ ਨਗਰ ਚੱਲੋਗੇ ਤੁਹਾਨੂੰ ਵੋਟੀ ਸਮੇਤ ਦੇ ਕੇ ਮਾਤਾ ਤ੍ਰਿਪੁਰਾ ਜੀ ਬਹੁਤ ਖੁਸ਼ੀਆਂ ਮਨਾਉਣਗੇ। ਤਲਵੰਡੀ ਚੱਲੀਏ ਇੱਕ ਬੇਰਾ, ਇਸ ਕਰਕੇ ਹੇ ਸੁਪੁੱਤਰ ਗੁਰੂ ਨਾਨਕ ਸਾਹਿਬ ਇੱਕ ਵਾਰੀ ਤਾਂ ਰਾਏ ਭੋਏ ਜੀ ਤਲਵੰਡੀ ਵਿੱਚ ਆਪ ਜ਼ਰੂਰ ਚੱਲੇ ਚੱਲੀਏ। ਪੁੰਨ ਮਨ ਮੈਂ ਤਹਿ ਕਰੋ ਬਸੇਰਾ, ਫਿਰ ਜਿਵੇਂ ਤੁਹਾਡੇ ਮਨ ਵਿੱਚ ਹੈ ਜਿੱਥੇ ਜੀ ਕਰੇ ਉੱਥੇ ਵਾਸਾ ਕਰ ਲਿਓ, ਸੁਲਤਾਨਪੁਰ ਆਉਣਾ ਇੱਥੇ ਰਹਿ ਪਿਓ, ਆ ਜਾਇਓ ਉੱਥੇ ਰਹਿਣਾ ਤੇ ਉੱਥੇ ਰਹਿ ਜਾਇਓ। ਪ੍ਰੇਮੀ ਪਰਮ ਬੁਲਾਰ ਬਹੋਰੀ, ਕਿਉਂਕਿ ਤੁਸੀਂ ਜਾਣਦੇ ਹੋ ਫੇਰ ਜਿਹੜਾ ਰਾਏ ਬੁਲਾਰ ਬੜਾ ਤੁਹਾਡਾ ਤਗੜਾ ਤੁਹਾਡਾ ਪ੍ਰੇਮੀ ਪਿਆਰਾ ਹੈ। ਕਰੀ ਬੰਦਗੀ ਦੁਆ ਕਰ ਜੋਰੀ, ਜਦੋਂ ਮੈਂ ਚੱਲ ਕੇ ਆਇਆ ਸੀ ਦੋਵੇਂ ਹੱਥ ਜੋੜ ਕੇ ਉਹਨੇ ਬੇਨਤੀ ਕੀਤੀ ਸੀ ਵੀ ਮਹਾਰਾਜ ਨੂੰ ਇੱਕ ਵਾਰੀ ਨਾਲ ਲੈ ਕੇ ਤੈਨੇ ਆਉਣਾ ਹੈ। ਮਮ ਸਨੇਹ ਜੇ ਗੁਣ ਹੋ ਨਾ ਔਰ ਮੈਂ, ਚਲੋ ਗੁਰੂ ਨਾਨਕ ਸਾਹਿਬ ਮੇਰੇ ਪਿਓ ਰਾਜੇ ਤੁਸੀਂ ਮਨ ਵਿੱਚ ਮੋਹ ਪਿਆਰ ਨਹੀਂ ਵਿਚਾਰਦੇ ਵੀ ਇਹ ਤਾਂ ਹਮੇਸ਼ਾ ਥੱਪੜੀ ਮਾਰਦਾ ਹੁੰਦਾ ਗਾਲਾਂ ਹੀ ਕੱਢਦਾ ਹੁੰਦਾ ਪਿਓ। ਤੇਹ ਦੇਸ਼ ਦੇਖ ਚਲੋ ਨਿਜਪੁਰ ਮੈਂ, ਬੁਲਾਰ ਤਾਂ ਤੁਹਾਡਾ ਮਾਰਾ ਪ੍ਰੇਮੀ ਪਿਆਰਾ, ਉਹਦੀ ਤਰਫ ਤਾਂ ਦੇਖ ਕੇ ਇੱਕ ਵਾਰੀ ਜ਼ਰੂਰ ਚੱਲੋ ਨਾ ਨਗਰ। ਅਸਬਿਦ ਝਗਰਤ ਆਪਸ ਮਾਹੀ, ਉਹ ਆਪੋ ਵਿੱਚ ਹੀ ਮਹਾਰਾਜ ਕਹਿੰਦੇ ਜਾਣਾ ਨਹੀਂ ਹੈ, ਤੇ ਉਹ ਕਾਲੂ ਪਿਓ ਕਹਿੰਦਾ ਲੈ ਕੇ ਜਾਣਾ ਹੈ ਜ਼ਰੂਰ ਜਾਣਾ ਹੈ, ਤੇ ਉਹ ਜਦੋਂ ਝਗੜਾ ਜਿਹਾ ਕਰ ਰਹੇ ਹੈ। ਚੱਲ ਕਰ ਆਵਾ ਮੂਲਾ ਤਾਹੀ, ਇਹਨੇ ਨੂੰ ਕਹਿੰਦੇ ਬਟਾਲੇ ਤੋਂ ਚੱਲਦਾ ਹੋਇਆ ਜਿਹੜਾ ਮੂਲਚੰਦ ਆ ਪਹੁੰਚਿਆ ਸੁਲਤਾਨਪੁਰ। ਤੀਨ ਦਿਵਸ ਭੇ ਵਿਆਹ ਪਿਛਾਰੀ, ਕਿਉਂਕਿ ਪੁੱਤਰੀ ਨੂੰ ਹੁਣ ਵਿਆਹ ਹੋਇਆ ਤਿੰਨ ਕੁ ਦਿਨ ਹੋ ਗਏ ਸੀ, ਉਸ ਤੋਂ ਬਾਅਦ ਵਿੱਚ ਗਮਨਿਓ ਨਿਜ ਘਰ ਤੇ ਹਿਤ ਧਾਰੀ, ਆਪਣੀ ਪੁੱਤਰੀ ਦਾ ਮੋਹ ਪਿਆਰ ਯਾਦ ਕਰਕੇ ਘਰੋਂ ਇਹ ਚੱਲਿਆ ਹੈ। ਲੇਨ ਹੇਤ ਨਿਜ ਤਨ ਜਾ ਆਇਓ, ਕਿ ਹੋਰ ਦੇ ਘਰੇ ਤਾਂ ਕੋਈ ਸੁਪੁੱਤਰ ਹੈ ਨਹੀਂ ਸੀ, ਇੱਕ ਸੁਪੁੱਤਰੀ ਸੀ ਇੱਕ ਸੁਲੱਖਣੀ, ਜਿਸ ਕਰਕੇ ਹੁਣ ਪਿਓ ਆਪ ਹੀ ਲੈਣ ਵਾਸਤੇ ਇਹ ਆਇਆ ਹੈ। ਪਹੁੰਚ ਸਭਨ ਮੈਂ ਸੀਸ ਨਿਵਾਇਓ, ਸੁਲਤਾਨਪੁਰ ਪਹੁੰਚ ਕੇ ਸਾਰਿਆਂ ਬਜ਼ੁਰਗਾਂ ਨੂੰ ਇਹਨੇ ਸਤਿਕਾਰ ਸਹਿਤ ਨਮਸਕਾਰ ਕੀਤੀ। ਸੁਣ ਪ੍ਰਭਾਤ ਕੋ ਬਚਨ ਬਖਾਨਾ, ਇਹ ਦਰਹਣਾ ਗੁਰੂ ਨਾਨਕ ਸਾਹਿਬ ਜੀ ਦਾ ਤੇ ਪਿਓ ਦਾ ਜਿਹੜਾ ਕੋਈ ਰਗੜਾ ਚੰਦਾ ਸੁਣ ਕੇ ਇਹ ਮੂਰ ਚੰਦ ਨੇ ਕਿਹਾ ਹੈ। ਰਹਿ ਸ੍ਰੀ ਨਾਨਕ ਪੁਰ ਸੁਲਤਾਨਾ। ਇਹ ਗੁਰੂ ਨਾਨਕ ਸਾਹਿਬ ਜੀ ਤਾਂ ਵੀ ਸੁਲਤਾਨਪੁਰ ਇੱਥੇ ਟਿਕੇ ਰਹਿਣ, ਕਾਰ ਕਰਨ ਕੋ ਔਰ ਨ ਕੋ, ਕਿਉਂਕਿ ਇੱਥੇ ਮੋਦੀ ਖਾਨੇ ਦਾ ਕੰਮ ਕਰਨ ਵਾਲਾ ਕੋਈ ਹੋਰ ਹੈ ਹੀ ਨਹੀਂ। ਲੇਖਾ ਕਰ ਹੈ ਵਿਸੇਖ ਹੈ ਜੋ, ਜਿਹੜਾ ਵਿਸ਼ੇਸ਼ ਕਰਕੇ ਲੇਖਾ ਜੋਖਾ ਕਰ ਸਕੇ। ਪੁੰਨ ਪਰਮਾਨੰਦ ਪਰਮ ਸਿਆਨਾ। ਹੋਰ ਇਸ ਤਰ੍ਹਾਂ ਕਹਿੰਦੇ, ਇੱਧਰ ਮੂਲਚੰਦ ਦੀ ਵੀ ਗੱਲ ਸੁਣ ਵੀ ਮੈਂ ਆਪਣੀ ਇਸ ਪੁੱਤਰੀ ਨੂੰ ਲੈ ਲਿਆਉਂਦਾ ਹਾਂ, ਗੁਰੂ ਨਾਨਕ ਸਾਹਿਬ ਜੀ ਇੱਥੇ ਮੋਦੀਖਾਨੇ ਦਾ ਕੰਮ ਕਰੀ ਜਾਣ, ਅਤੇ ਜਾਣੀ ਇਹਨੇ ਵੀ ਢੰਗ ਨਾਲ ਉੱਧਰੋਂ ਜਾਣ ਨੂੰ ਜਵਾਬ ਜਾ ਦੇ ਦਿੱਤਾ ਵੀ ਕੱਲ੍ਹ ਉਹਦੇ ਘਰ ਨਾ ਜਾਣ। ਅਤੇ ਜੈ ਰਾਮ ਦਾ ਜਿਹੜਾ ਪਿਤਾ ਪਰਮਾਨੰਦ ਸੀ, ਉਹ ਇਹਨਾਂ ਸਾਰਿਆਂ ਤੋਂ ਸਿਆਣਾ ਸੀ। ਮਨ ਜੇ ਬਚ ਜੇ ਮਤਵਾਨ, ਜਿਹੜੇ ਚੰਗੇ ਬੁੱਧੀਵਾਨ ਲੋਕ ਹੈ ਪਿੰਡ ਦੇ ਸਿਆਣੇ ਲੋਕ ਵੀ, ਉਹ ਪਰਮਾਨੰਦ ਦਾ ਬਚਨ ਮੰਨਦੇ ਸੀ ਸਤ ਕਰਕੇ। ਸਭ ਨ ਹਿਤ ਕੀ ਬੋਲਿਓ ਬਾਨੀ, ਉਹਨੇ ਕਹਿੰਦੇ ਸਾਰਿਆਂ ਦੇ ਹਿੱਤ ਦੀ ਪਿਆਰ ਦੀ ਜਿਹੜੀ ਗੱਲ ਹੈ ਉਹ ਬੋਲਿਆ ਹੈ। ਸੁਣ ਹੋ ਸੋਨ ਸ਼ੁਭ ਰੀਤ ਪਛਾਨੀ, ਕਹਿੰਦੇ ਵੀ ਕਾਲੂ ਤੂੰ ਵੀ ਸੁਣ ਲਾ, ਲਾਲੂ ਤੂੰ ਵੀ ਸੁਣ ਲਾ, ਮੂਰਚੰਦ ਤੂੰ ਵੀ ਸੁਣ ਲਾ, ਮੈਂ ਜਿਵੇਂ ਕਹਿੰਦਾ ਉਹ ਮੰਨਣ ਯੋਗ ਹੈ। ਭਇਓ ਵਿਆਹ ਹਸੁਤ ਇੱਕ ਕੀ ਮਾਤਾ, ਦੇਖ ਲੋ ਗੁਰੂ ਨਾਨਕ ਸਾਹਿਬ ਦਾ ਵਿਵਾਹ ਹੋਇਆ ਤੇ ਇਹ ਮਾਤਾ ਦੇ ਪੁੱਤਰ ਇਕੱਲੇ ਹੀ ਹਨ। ਬਿਨਾਂ ਬਿਲੋਕੇ ਕਿਉਂ ਹੋਇਆ ਸ਼ਾਂਤਾ, ਤੁਸੀਂ ਬਜ਼ੁਰਗ ਹੋ ਸਿਆਣੇ ਵਿਚਾਰੇ ਹੋ ਵੀ ਜੇ ਮਾਂ ਹੁਣ ਆਪਣੇ ਪੁੱਤਰ ਨੂੰ ਵਿਆਹ ਹੋਇਆ ਵੋਟੀ ਸੈਨੀ ਦੇਖੋ ਉਹਦੇ ਮਨ ਵਿੱਚ ਸ਼ਾਂਤੀ ਭਲਾ ਕਿਵੇਂ ਹੋਊਗੀ। ਇਤ ਹੈ ਉਡੀਕਤ ਸੋ ਦ੍ਰਿਗ ਲਾਈ, ਮਾਂ ਵਾਲੀ ਤਾਂ ਦੇਖੋ ਇੱਧਰ ਅੱਖਾਂ ਲਾ ਕੇ ਉਡੀਕਦੀ ਹੋਊਗੀ। ਵਿਛੜੇ ਬਚ ਜਾ ਧੇਨ ਲਵਾਈ, ਲਵੇਰੀ ਗਊ ਦਾ ਬੱਚਾ ਜਾ ਇੱਧਰ ਉੱਧਰ ਪਿੱਛੇ ਲਾਂਭੇ ਹੋ ਜਾਓ, ਕਾਹਲੀ ਪੈ ਜਾਂਦੀ, ਘਬਰਾ ਜਾਂਦੀ ਮਾਂ ਦਾ ਹਾਲ ਤਾਂ ਲਵੇਰੀ ਕੋ ਵਾਰ ਹੋਇਆ ਪਿਆ ਹੈ। ਆਸ ਉਤਸਵ ਬਿਨ ਮਿਲੇ ਅਨੀਤੂ, ਦੇਖ ਲਓ ਵੀ ਐਸਾ ਵਰਸ਼ਾ ਦਾ ਸਮਾਂ ਹੋਵੇ ਤੇ ਮਾਂ ਨੂੰ ਜਾ ਕੇ ਮਿਲਣਾ ਤੇ ਬੜੀ ਬੇਇਨਸਾਫੀ ਵਾਲੀ ਗੱਲ ਹੋ ਜਾਏ। ਸਭ ਮਨ ਲਖ ਹੋਤ ਵੇ ਪ੍ਰੀਤੂ, ਸਾਰੇ ਆਪੋ ਆਪਣੇ ਮਨਾਂ ਵਿੱਚ ਜਾਣੋ, ਇਹ ਸਾਰੀ ਉਲਟੀ ਰੀਤੀ ਹੋ ਨਹੀਂ ਰਹੀ। ਮੂਲ ਚੰਦ ਸੁਨ ਤੋਰ ਕੁਮਾਰੀ, ਸਵੇਰੇ ਮੂਲ ਚੰਦ ਨੂੰ ਕਹਿਣ ਲੱਗਿਆ ਵੀ ਤੇਰੀ ਜਿਹੜੀ ਸਪੁੱਤਰੀ ਹੈ ਨਾ ਇਸ ਲੱਖਣੀ, ਭਇਓ ਆਵਨਾ ਪੂਰਬ ਵਾਰੀ, ਇਹਦਾ ਕਹਿੰਦੇ ਸਹੁਰੇ ਘਰ ਪਹਿਲੀ ਵਾਰੀ ਆਉਣਾ ਹੋਇਆ ਹੈ। ਚਾਏ ਸਾਸ ਢਿੱਗ ਰੀਤ ਸੁਹਾਤੀ, ਅਸਲੀ ਰੀਤੀ ਤਾਂ ਇਹ ਸੁਮਨੀ ਕਹਿ ਵੀ ਇੱਕ ਵਾਰੀ ਤਾਂ ਆਪਣੇ ਸੱਸ ਦੇ ਕੋਲੇ ਚਲੇ ਹੀ ਜਾਵੇ ਨਾ। ਫਿਰ ਵਧੂ ਹੋਇਆ ਸੀਤਲ ਛਾਤੀ, ਇਹਦੀ ਜਿਹੜੀ ਸੱਸ ਹੈ ਆਪਣੀ ਵੋਟੀ ਨੂੰ ਵੇਖ ਕੇ ਉਹਦੀ ਛਾਤੀ ਠੰਡੀ ਠਾਰ ਹੋਵੇ। ਕੇਤਕ ਦਿਨ ਰਹਿ ਲੇ ਅਸੀਸਾ, ਇਸ ਤਰ੍ਹਾਂ ਕੋਈ ਦਿਨ ਬਈਏ ਤੇਰੀ ਜਿਹੜੀ ਸਪੁੱਤਰੀ ਹੈ ਉਹ ਤ੍ਰਿਪਤਾ ਦੇ ਕੋਲ ਰਹਿ ਕੇ ਫਿਰ ਉਹਦੀਆਂ ਖੁਸ਼ੀਆਂ ਤੇ ਆਸ਼ੀਰਵਾਦਾਂ ਲੈ ਕੇ। ਕੁਨ ਆਵੈ ਹੈ ਪਦ ਪਰ ਧਰ ਸੀਸਾ, ਫਿਰ ਵੀ ਸੱਸ ਦੇ ਚਰਨਾਂ ਤੇ ਸੀਸ ਧਰ ਕੇ ਆਗਿਆ ਲੈ ਕੇ ਫਿਰ ਕਹਿੰਦੇ ਆ ਜਾਏ ਵਾਪਸ ਇਸ ਤਰ੍ਹਾਂ ਬਟਾਲੇ ਨੂੰ। ਕਿਉਂ ਇਨ ਬਣੈ ਰਹਿਣ ਤਲ ਵੰਡੀ, ਬਾਕੀ ਵੀ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਵਾਰੀ ਇਹਨਾਂ ਦੇ ਨਾਲ ਜਾਣਾ ਬਣਦਾ ਹੈ ਤੇ ਪੱਕੇ ਤੌਰ ਤੇ ਉੱਥੇ ਰਹਿਣਾ ਭਲਾ ਕਿਵੇਂ ਇਹਨਾਂ ਦਾ ਬਣ ਸਕਦਾ ਹੈ। ਕ੍ਰਿਤ ਮੋਦੀ ਕੀ ਏਠਾ ਮੰਡੀ, ਕਿਉਂਕਿ ਸੁਲਤਾਨਪੁਰ ਦੇ ਵਿੱਚ ਇਹਨਾਂ ਨੇ ਮੋਦੀ ਖਾਨੇ ਜਿਹੜਾ ਕੰਮ ਹੈ ਉਹ ਸ਼ੁਰੂ ਕੀਤਾ ਹੋਇਆ ਹੈ। ਪਾਲੇ ਕੋ ਤਜ ਕਰ ਅਬ ਜਾਵੇ ਹੈ, ਇਸ ਕਰਕੇ ਮੇਰੀ ਇਹ ਸਲਾਹ ਹੈ ਵੀ ਗੁਰੂ ਨਾਨਕ ਸਾਹਿਬ ਜੀ ਭਾਈ ਬਾਲਾ ਨੂੰ ਮੋਦੀ ਖਾਨੇ ਦੇ ਉੱਪਰ ਇਸ ਦੁਕਾਨ ਤੇ ਹੱਟ ਤੇ ਛੱਡ ਜਾਣ। ਬਹੁਰ ਆਏ ਨੇ ਜਕਾਰ ਚਲਾਵੇ ਹੈ, ਕੁਝ ਦਿਨਾਂ ਤੋਂ ਬਾਅਦ ਵਾਪਸ ਆ ਕੇ ਤੇ ਫਿਰ ਆਪਣਾ ਮੋਦੀ ਕਾਮੇ ਦਾ ਕੰਮ ਪਹਿਲਾਂ ਵਾਂਗ ਚਲਾਉਣ ਤਕੜੇ ਹੋ ਕੇ। ਸੁਣ ਪਰਮਾਨੰਦ ਕੀ ਸ਼ੁਭ ਬਾਣੀ, ਇਹ ਜਿਹੜਾ ਜੈ ਰਾਮ ਦਾ ਪਿਤਾ ਪਰਮਾਨੰਦ ਇਹਦੀ ਚੰਗੀ ਗੱਲ ਸਾਰਿਆਂ ਨੇ ਸੁਣ ਕੇ ਮਨ ਮਾਨੀ ਸਭ ਤੂਸ਼ਣ ਠਾਨੀ, ਕਹਿੰਦੇ ਕਾਲੂ ਨੇ ਵੀ ਮੰਨ ਲਈ ਹੈ, ਜੈ ਰਾਮ ਨੇ ਵੀ, ਮੂਲਚੰਦ ਨੇ ਵੀ ਮੰਨ ਲਈ ਵੀ ਠੀਕ ਕਹਿੰਦਾ, ਸਾਰੇ ਚੁੱਪ ਹੋ ਗਏ ਹਨ। ਮੁਝੇ ਬੁਲਾਏ ਲੀਨ ਤੇ ਕਾਲਾ, ਭਾਈ ਬਾਲਾ ਜੀ ਕਹਿੰਦੇ ਆ ਜਿਹਨੇ ਸਲਾਹ ਪੱਕੀ ਲੱਗੀ ਹੋਵੇ, ਮੈਨੂੰ ਮੋਦੀ ਖਾਨੇ ਤੋਂ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਸੱਦ ਲਿਆ, ਬੁਲਾ ਲਿਆ। ਬੋਲੇ ਬਾਨੀ ਦੀਨ ਦਿਆਲਾ, ਗਰੀਬਾਂ ਤੇ ਦਿਆਲਤਾ ਕਰਨ ਵਾਲੇ ਸਤਿਗੁਰੂਆਂ ਬਚਨ ਬਾਣੀ ਬੋਲੇ। ਹਮ ਜਾਵੇ ਹੈ ਤਲਵੰਡੀ ਨਗਰੀ, ਲੈ ਵੀ ਭਾਈ ਬਾਲਾ ਅਸੀਂ ਕੁਝ ਦਿਨ ਵਾਸਤੇ ਆਪਣੇ ਰਾਏ ਭੋਈ ਦੀ ਤਲਵੰਡੀ ਵਿੱਚ ਜਾਵਾਂਗੇ। ਰਹਿ ਤੁਮ ਕਾਰ ਚਲਾਵੋ ਸਗਰੀ, ਇੱਥੇ ਸੁਲਤਾਨ ਵਿੱਚ ਰਹਿ ਕੇ ਮੋਦੀ ਖਾਨੇ ਦਾ ਸਾਰਾ ਕੰਮ ਚਲਾਉਣਾ ਹੈ। ਖਰਚ ਨਿਸ਼ੰਕ ਹੈ ਦੇਹੋ ਵਿਸੇਖਾ, ਬਾਕੀ ਕਹਿੰਦੇ ਦੁਕਾਨ ਦੇ ਵਿੱਚ ਜੋ ਪਿਆ ਤੂੰ ਬਿਨਾਂ ਸ਼ੰਕਾ ਤੂੰ ਜਿੰਨਾ ਮਰਚ ਖਰਚ ਕਰੀ ਭਾਵ ਜਿੰਨਾ ਮਰਜ਼ੀ ਚੁੱਕ ਚੁੱਕ ਕੇ ਦੇਈ ਜਾਈ। ਆਨ ਕਰਾਂਗੇ ਹਮ ਸਭ ਲੇਖਾ, ਇਹਦਾ ਕੋਈ ਫਿਕਰ ਨਹੀਂ ਹੈ, ਹਿਸਾਬ ਕਿਤਾਬ ਅਸੀਂ ਆਪੇ ਆ ਕੇ ਪੂਰਾ ਕਰ ਕਰਾ ਲਵਾਂ। ਸੁਣੀਏ ਸ੍ਰੀ ਅੰਗਦ ਕਹਿ ਬਾਲਾ, ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਇਤਿਹਾਸ ਸੁਣਾਉਂਦੇ ਸੀ, ਕਹਿੰਦੇ ਮਹਾਰਾਜ ਸੁਣਾਓ ਤੁਸੀਂ। ਹਾਂ ਬੋਲਿਓ ਬਾਨੀ ਤੇ ਕਾਲਾ, ਉਸ ਵੇਲੇ ਮੈਂ ਗੁਰੂ ਨਾਨਕ ਸਾਹਿਬ ਜੀ ਤੋਂ ਬੁਣ ਕੇ ਤੇ ਉਹ ਬਚਨ ਬੋਲਿਆ ਸੀ ਉਹਨਾਂ। ਲੈਣ ਦੇਣ ਕੋ ਕਾਜ ਵਿਸੇਖਾ, ਮੈਂ ਤਾਂ ਸਿੱਧਾ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਦਿੱਤਾ ਸੀ ਮਹਾਰਾਜ ਮੋਦੀ ਦੇ ਖਾਨੇ ਦਾ ਜਿਹੜਾ ਕੰਮ ਲੈਣ ਬੋਣ ਦਾ ਬੜਾ ਤਕੜਾ ਵੱਡਾ ਹੈ, ਮੋਤੇ ਸਾਂਭਿਓ ਜਾਏ ਨਾ ਲੇਖਾ, ਮਹਾਰਾਜ ਜਿਹੜਾ ਹਿਸਾਬ ਕਿਤਾਬ ਜਾਂ ਕੰਮ ਇਹ ਨਹੀਂ ਸੰਭਾਲਿਆ ਜਾਣਾ। ਕਾਰ ਚੱਲੇ ਕਿਉਂ ਬਿਨਾਂ ਤੁਮਾਰੇ, ਗੁਰੂ ਨਾਨਕ ਸਾਹਿਬ ਤੁਹਾਡੇ ਇੱਥੇ ਰਹੇ ਤੋਂ ਬਗੈਰ ਮੋਦੀ ਖਾਨੇ ਦਾ ਕੰਮ ਭਲਾ ਕਿਵੇਂ ਚੱਲੂਗਾ। ਰਹਿਣ ਚਾਹੇ ਮਮ ਸਦਾ ਸੰਗਾਰੇ, ਬਾਕੀ ਮੇਰੀ ਅੰਦਰ ਦੀ ਚਾਹਨਾ ਵੀ ਤੁਹਾਡੇ ਨਾਲ ਹੀ ਰਹਿਣ, ਜਿੱਥੇ ਜਾਓ ਮੈਂ ਨਾਲ ਹੋਵਾਂ ਤੁਹਾਡੇ। ਰਾਵਰ ਸਰਸ ਹੋਏ ਜੋ ਕੋ, ਕਿਉਂਕਿ ਆਪ ਜੀ ਦੇ ਬਰਾਬਰ ਦਾ ਜੇ ਕੋਈ ਹੋਵੇ ਤਾਂ ਤੁਮ ਕ੍ਰਿਤ ਨਿਭਾ ਹੈ ਸੋ, ਫਿਰ ਤਾਂ ਮਹਾਰਾਜ ਮੋਦੀ ਦੇ ਖਾਨੇ ਦਾ ਕੰਮ ਕੋਈ ਨਿਭਾ ਸਕੇ, ਮੈਂ ਤਾਂ ਤੁਹਾਡੇ ਬਰਾਬਰ ਹੈ ਨਹੀਂ ਹੈ, ਇਸ ਕਰਕੇ ਤੁਸੀਂ ਨਿਭਾਉਣਾ ਹੈ। ਸੁਣ ਬੋਲੇ ਸ੍ਰੀ ਮੁਖ ਸੱਸ ਸੋਭਾ, ਭਾਈ ਬਾਲਾ ਜੀ ਕਹਿੰਦੇ ਮਹਾਰਾਜ ਇੱਥੋਂ ਸੁਣ ਕੇ ਅਮਰਤ ਚੰਦਰਮਾ ਵਰਗੇ ਮੁਖ ਤੋਂ ਮਹਾਰਾਜ ਫਿਰ ਬੋਲੇ ਅੰਮ੍ਰਿਤ ਵਰਗੇ ਬਚਨ, ਬਚਨਨ ਪਰ ਅੰਮ੍ਰਿਤ ਸ਼ਬ ਲੋਭਾ, ਜਿਨ੍ਹਾਂ ਦੇ ਬਚਨਾਂ ਉੱਪਰ ਕਹਿੰਦੇ ਜਿਹੜਾ ਅੰਮ੍ਰਿਤ ਵੀ ਲੋ ਅੰਮ੍ਰਿਤ ਜਿਹੜੇ ਅੰਮ੍ਰਿਤ ਵੀ ਬਚਨ, ਅੰਮ੍ਰਿਤ ਵਰਗ ਜਿਹੜਾ ਬਚਨ ਸੁਣ ਕੇ ਕਹਿੰਦੇ ਅੰਮ੍ਰਿਤ ਜਿਹੜਾ ਹੈ ਉਹ ਵੀ ਉਹਦੀ ਸ਼ੋਭਾ ਵੀ ਲਵਾਏ ਮਾਨ ਹੋ ਰਹੀ ਹੈ। ਹੋਇ ਬਾਲੇ ਤੁਝ ਕੋ ਮਮ ਸੰਗਾ, ਮਹਾਰਾਜ ਕਹਿੰਦੇ ਭਾਈ ਬਾਲਾ ਤੂੰ ਤੇਰਾ ਤਾਂ ਸਾਰ ਸਾਡੇ ਨਾਲ ਸਦਾ ਹੀ ਹੋਵੇਗਾ। ਸਭਾ ਸਭ ਬੈਸ ਮੈਂ ਰਹਿ ਅਭੰਗਾ, ਹੁਣ ਜੀ ਕੀ ਗੱਲ ਹੈ ਕਹਿੰਦੇ ਲਗਾਤਾਰ ਇਹ ਕਰਾ ਸਾਰੀ ਉਮਰ ਹੀ ਸਾਡੇ ਨਾਲ ਤੂੰ ਰਹੇਗਾ। ਸਦਾ ਨਾਮ ਮੈਂ ਪ੍ਰੀਤ ਕਨੇਰੀ, ਹਮੇਸ਼ਾ ਤੇਰੀ ਨਾਮ ਦੇ ਵਿੱਚ ਬਹੁਤੀ ਪ੍ਰੀਤੀ ਹੈ। ਜਨਮ ਮਰਨ ਕੀ ਕਟਾ ਜੁਬੇਰੀ, ਜਿਹੜਾ ਨਾਮ ਕਹਿੰਦੇ ਹੈ ਪ੍ਰੀਤੀ ਕਰਦਾ ਹੈ ਜੇ ਨਾਲੋਂ ਜਨਮਣ ਦੀ ਬੇੜੀ ਨੂੰ ਕੱਟ ਦਿੰਦਾ ਹੈ। ਕਾਰ ਕਰੈ ਸਭ ਹੀ ਕਰ ਤਾਰਾ, ਬਾਕੀ ਕਹਿੰਦੇ ਤੈਨੂੰ ਫਿਕਰ ਫਾਕਾ ਕੰਮ ਕਰਨ ਦਾ ਲੋੜ ਨਹੀਂ ਹੈ, ਇਹ ਜਿਹੜਾ ਮੋਦੀ ਖਾਨੇ ਦਾ ਕੰਮ ਹੈ ਕਰਤਾਰ ਆਪੇ ਕਰੀ ਕਰਾਈ ਜਾਏ। ਰਹੋ ਠਾਂਡੋ ਮਦ ਪੀਠ ਹਮਾਰਾ, ਕਹਿੰਦੇ ਤੂੰ ਤਾਂ ਸਾਡੇ ਪਿੱਠ ਪਿੱਛੇ ਸਾਡੇ ਪਿਆਰੇ ਤੂੰ ਤਾਂ ਇੱਕ ਮੋਦੀ ਖਾਨੇ ਦੇ ਵਿੱਚ ਬਸ ਖੜਾ ਰਹਿਣਾ, ਬਾਕੀ ਪਰਮੇਸ਼ਰ ਆਪੇ ਕਰੀ ਕਰਾਈ ਜਾਊਗਾ। ਇੱਕ ਮਾਸ ਲਾ ਹਮਰੋ ਆਵਨ, ਬਾਕੀ ਵੀ ਭਾਈ ਵਾਲਾ ਇੱਕ ਮਹੀਨੇ ਤੱਕ ਸਾਡਾ ਫਿਰ ਵਾਪਸ ਆਉਣਾ ਹੋਊਗਾ ਉੱਥੋਂ। ਤਾਵਦ ਰਹੀਏ ਰੀਤ ਸੁਹਾਵਨ, ਉਹਨਾਂ ਚ ਸੋਹਣੀ ਰੀਤੀ ਨਾਲ ਵੀ ਸਤਿਕਾਰ ਨਾਲ ਤੂੰ ਇੱਥੇ ਮੋਦੀ ਖਾਨੇ ਵਿੱਚ ਹੀ ਰਹਿਣਾ ਹੈ। ਇਉਂ ਸੁਣ ਮੈਂ ਸੁੱਖ ਪਾਏ ਘਨੇਰਾ, ਭਾਈ ਵਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਇਉਂ ਮੈਂ ਮਹਾਰਾਜ ਤੋਂ ਸੁਣ ਕੇ ਬਚਨ ਬੜਾ ਸੁਖ ਪਾਇਆ। ਕਹਿਓ ਬਚਨ ਹਾਂ ਰਾਵਰ ਚੇਰਾ, ਮੈਂ ਮਹਾਰਾਜ ਨੂੰ ਕਿਹਾ ਕਿ ਮਹਾਰਾਜ ਮੈਂ ਤਾਂ ਆਪ ਜੀ ਦਾ ਹਮੇਸ਼ਾ ਸਿੱਖ ਸੇਵਕ ਹਾਂ, ਕਰ ਕਰਨਾ ਦੀਜੈ ਬਰ ਐਸੇ, ਕਿਰਪਾ ਕਰਕੇ ਮੈਂ ਭਾਈ ਬਾਲੂ ਨੂੰ ਇਹੋ ਜਿਹਾ ਸ੍ਰੇਸ਼ਟ ਵਰ ਦੇ ਦੇਈਏ। ਤੁਮ ਆਇਸ ਪਹਿਲਾਂ ਨਹਿ ਕੈਸੇ, ਤੁਹਾਡੀ ਜੋ ਵੀ ਆਗਿਆ ਹੋਵੇ ਉਹਨੂੰ ਕਦੇ ਵੀ ਮੈਂ ਮਹਾਰਾਜ ਕਿਸੇ ਤਰ੍ਹਾਂ ਮੋੜਾ ਨਾ, ਸਤ ਬਚਨ ਕਰਕੇ ਮੰਨਾ ਆਗਿਆ। ਰਹੋ ਸਦਾ ਮੈਂ ਹੋਇ ਅਨੁਸਾਰੀ, ਇਹ ਵੀ ਮਾਰਾ ਬਰਰੂ ਬਚਨ ਕਹਿ ਦੇ ਵੀ ਸਾਰੀ ਜ਼ਿੰਦਗੀ ਤੁਹਾਡੇ ਆਗਿਆ ਅਨੁਸਾਰ ਹੋ ਕੇ ਮੈਂ ਰਹਾਂ। ਹਿਰਦੇ ਲਾਲਸਾ ਯਹੀ ਹਮਾਰੀ, ਮੇਰੇ ਹਿਰਦੇ ਵਿੱਚ ਮਾਰਾ ਪੂਰੀ ਚਾਹਨਾ ਵੀ ਤੁਹਾਡੀ ਅਗਿਆ ਵਿੱਚ ਹੀ ਰਹਿਣਾ ਸਾਰੀ ਜ਼ਿੰਦਗੀ। ਪ੍ਰੇਮ ਪ੍ਰਸੀਦੇ ਸੁਣ ਕਰ ਬਚਨਾ। ਭਾਈ ਬਾਲਾ ਜੀ ਦਾ ਪ੍ਰੇਮ ਦਾ ਬਚਨ ਸੁਣ ਕੇ ਬਹੁਤ ਪ੍ਰਸੰਨ ਹੋ ਗਏ। ਕਹਿਓ ਹੋਏ ਮਨ ਹਰ ਸੰਗ ਖਚਨਾ। ਕਹਿਣ ਲੱਗੇ ਭਾਈ ਬਾਲਾ, ਤੇਰਾ ਜਿਹੜਾ ਮਨ ਹੈ ਨਾ, ਪਰਮੇਸ਼ਰ ਦੇ ਨਾਮ ਨਾਲ ਹਮੇਸ਼ਾ ਜੜਿਆ ਰਹੇ, ਜੁੜਿਆ ਰਹੇ। ਕਰੀ ਬਾਹਰ ਤਲਵੰਡੀ ਤਿਆਰੀ। ਇਸ ਤਰ੍ਹਾਂ ਭਾਈ ਬਾਲਾ ਜੀ ਨੂੰ ਕਹਿ ਕੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜਨਮ ਨਗਰ ਆਏ ਭੋਏ ਤਲਵੰਡੀ ਨੂੰ ਜਾਣ ਦੀ ਤਿਆਰੀ ਕਰ ਲਈ। ਜੋ ਬਰਾਤ ਸਭ ਸੰਗ ਸਿਧਾਰੀ। ਜਿੰਨੀ ਬਰਾਤ ਸੀ ਉਹ ਵੀ ਉਸੇ ਤਰ੍ਹਾਂ ਨਾਲ ਹੀ ਚੱਲ ਪਈ। ਮੈਂ ਪਿੱਛੇ ਕੀਨੀ ਕ੍ਰਿਤ ਮੋਦੀ। ਭਾਈ ਬਾਲਾ ਜੀ ਕਹਿੰਦੇ ਮੈਂ ਬਾਅਦ ਵਿੱਚ ਮੋਦੀ ਖਾਨੇ ਦਾ ਫਿਰ ਕੰਮ ਕਰਦਾ ਰਿਹਾ ਗਿਆ ਨਾਲ। ਦਯੋ ਖਰਚ ਜੋ ਚਹਿਨ ਰਿਪ ਲੋਦੀ। ਜਿਹੜਾ ਕੋਈ ਕਹਿੰਦੇ ਮੈਨੂੰ ਖਰਚ ਚਾਹੀਦਾ, ਸੁਪਈਏ ਚਾਹੀਦਾ ਸੀ, ਉਹ ਜਿਹੜਾ ਲੋਧੀ ਖਾਨ ਦਾ ਨਵਾਬ ਦੌਲਤ ਖਾਨ ਉਹ ਮੈਨੂੰ ਦਿੰਦਾ ਰਿਹਾ ਬਾਅਦ ਵਿੱਚ। ਵਸਤ ਸਭਨ ਕੇ ਅਤੁੱਟ ਭੰਡਾਰਾ। ਮੋਦੀ ਖਾਨੇ ਦੇ ਸਾਰੀਆਂ ਵਸਤੂਆਂ ਦਾ ਜਿਹੜਾ ਭੰਡਾਰ ਸੀ ਪਰ ਉਹ ਟੁੱਟੀ ਸੀ। ਆਪਨ ਬੈਸਾ ਦਿਓ ਸੁਖਾਰਾ। ਬਸ ਮੈਂ ਕਹਿੰਦੇ ਹੱਟ ਵਿੱਚ ਬੈਠਾ ਸੌਖੇ ਢੰਗ ਨਾਲ ਦੇਈ ਜਾਂਦਾ ਸੀ। ਦੋਹਰਾ ਬਾਲਾ ਕਹਿ ਦੇਖੇ ਨਹੀਂ। ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਨੂੰ ਕਹਿੰਦੇ ਵੀ ਮਹਾਰਾ ਮੈਂ ਨਹੀਂ ਦੇਖਿਆ ਹੈ। ਤਲਵੰਡੀ ਜੋ ਆਨੰਦ। ਜਦੋਂ ਗੁਰੂ ਨਾਨਕ ਸਾਹਿਬ ਜੀ ਵਿਵਾਹ ਕਰਕੇ ਰਾਏ ਭੋਈ ਤਲਵੰਡੀ ਗਏ, ਉੱਥੋਂ ਦੇ ਲੋਕਾਂ ਨੂੰ ਜਿਹੜਾ ਆਨੰਦ ਹੋਇਆ ਉਹ ਮੈਂ ਦੇਖਿਆ ਨਹੀਂ, ਇਸ ਕਰਕੇ ਮੈਂ ਦੱਸ ਨਹੀਂ ਸਕਦਾ। ਸੁਣੇ ਸੋ ਜਿਸ ਬੇਦ ਹਾਂ ਕਹੋ। ਕਹਿੰਦੇ ਜਿਸ ਤਰ੍ਹਾਂ ਮੈਂ ਕਿਸੇ ਸਮੇਂ ਜਾ ਕੇ ਆਪਣੇ ਪਿਤਾ ਹੋਰ ਬਜ਼ੁਰਗਾਂ ਤੋਂ ਮਹਾਰਾਜ ਦੇ ਵਿਵਾਹ ਹੋਣ ਕਰਕੇ ਉਹ ਅੱਗੇ ਤੋਂ ਅੱਗੇ ਪ੍ਰਸੰਗ ਸੁਣਿਆ ਸੀ। ਸ੍ਰੀ ਅੰਗਦ ਸੁਖ ਕੰਦ। ਸੁਖਾਂ ਦੇ ਬੱਦਲ ਰੂਪ ਗੁਰੂ ਅੰਗਦ ਸਾਹਿਬ ਜੀ ਉਹ ਤੁਹਾਨੂੰ ਸੁਣਿਆ ਸੁਣਾਇਆ ਪ੍ਰਸੰਗ ਮੈਂ ਸੁਣਾਉਣਾ। ਚੌਪਈ ਤਲਵੰਡੀ ਕੇ ਨਿਕਟ ਪਹੁੰਚੇ। ਜਦੋਂ ਗੁਰੂ ਨਾਨਕ ਸਾਹਿਬ ਜੀ ਵਾਹੇ ਭੋਈ ਦੀ ਤਲਵੰਡੀ ਦੇ ਨੇੜੇ ਪਹੁੰਚ ਗਏ ਸਨ। ਬਾਜਤ ਬਾਜੇ ਜਿਨ ਧੁਨ ਉੱਚੇ। ਇਹਨਾਂ ਸਾਜਾਂ ਬਾਜਾਂ ਦੀ ਬੜੀ ਆਵਾਜ਼ ਉੱਚੀ ਵੱਜ ਰਹੀ, ਉਹ ਕਹਿੰਦੇ ਸੁਣਾਈ ਦੇ ਰਹੇ ਆ ਦੂਰ ਤੱਕ। ਤਬਪੁਰ ਪਾਈ ਸਾਗਰ ਸੋਭਾ। ਬਾਜਿਆਂ ਬਾਜਦਿਆਂ ਬਰਾਤ ਗਈ ਹੈ। ਕਹਿੰਦੇ ਉਸ ਵੇਲੇ ਜਿਹੜਾ ਰਾਏ ਭੋਈ ਤਲਵੰਡੀ ਦਾ ਨਗਰ, ਉਹਨੇ ਸਮੁੰਦਰ ਦੀ ਸੋਭਾ ਪਾਈ ਹੈ, ਸਮੁੰਦਰ ਵਾਂਗ ਹੈ। ਉਮਗੇ ਨਾਰਜਨ ਵਾਢਿਓ ਸੋਭਾ। ਇੰਨੇ ਮਾਈ ਭਾਈ ਇਹ ਕਹਿੰਦੇ ਬਾਹਰ ਨੂੰ ਚੱਲੇ ਉਛਲ ਕੇ ਆਏ, ਜਾਣੀ ਇਹ ਸਮੁੰਦਰ ਉਛਲ ਕੇ ਚੱਲਿਆ ਹੈ। ਕਰ ਸ਼ਿੰਗਾਰ ਕੋ ਨਾਗਰ ਨਾਰੀ। ਨਗਰ ਦੀਆਂ ਸਿਆਣੀਆਂ ਮਈਆਂ ਬੀਬੀਆਂ ਉਹਨਾਂ ਨੇ ਸਰੀਰ ਤੇ ਕੱਪੜੇ ਪਹਿਨੇ ਹਨ। ਕੰਚਨ ਭੂਖਨ ਰੁਚਰ ਸਵਾਰੀ। ਸਰੀਰ ਤੇ ਸੋਹਣੇ ਗਹਿਣੇ ਤੇ ਵਸਤਰ ਆਦਿਕ ਸਵਾਰ ਲੈ ਸਜਾ ਲਏ। ਪਰ ਪਾ ਚੱਲੀ ਪ੍ਰਕਾਸ਼ ਛਬੀਲਾ। ਛਵੀ ਵਾਲੀਆਂ ਮਈਆਂ ਬੀਬੀਆਂ ਗਲੀਆਂ ਦੇ ਵਿੱਚ ਦੀ ਚੱਲੀਆਂ ਹਨ। ਸੋਹਤ ਜੋ ਬੜਵਾ ਨਲ ਕੀਲਾ। ਕਹਿੰਦੇ ਸਮੁੰਦਰ ਦੀ ਅਗਨੀ ਦੀ ਲਾਟ ਸੋਹਦੀ ਹੁੰਦੀ, ਇਸ ਤਰ੍ਹਾਂ ਗਹਿਣੇ ਉਹ ਸਜਰੇ ਚਮਕਦੇ ਦਮਕਦੇ। ਕੀਰਤ ਰਾਂਕਾ ਬਣੀ ਸੁਹਾਤੀ। ਜਿਵੇਂ ਕਹਿੰਦੇ ਜਿਹੜੀ ਮਹਿਮਾ ਵਡਿਆਈ ਉਹ ਤਾਂ ਜਿਵੇਂ ਪੂਰਨਮਾਸੀ ਚੰਦਰਮਾ ਦੀ ਚਾਨਣੀ ਹੁੰਦੀ, ਉਹ ਬਣੀ ਹੋਈ ਸਜਰੀ ਸੋਮਨੀਕ। ਉਡਗਨ ਭੂਖਨ ਸਹਿਤ ਬਰਾਤੀ। ਜਿਹੜੇ ਬਰਾਤੀ ਗਹਿਣਿਆ ਸਹਿਤ ਵੀ ਜਿਵੇਂ ਉਹ ਪੂਰਨਮਾਸੀ ਦੇ ਚੰਦਰਮਾ ਦੇ ਨਾਲ ਤਾਰੇ ਹੋਣ। ਬਚਨ ਅਮੀ ਅਹਿਲਾਦ ਮੁਕੰਦਾ। ਇਸ ਤਰ੍ਹਾਂ ਜਿਹੜਾ ਕਹਿੰਦੇ ਮੁਕਤੀ ਦਾਤੇ ਦਾ ਕਹਿੰਦੇ ਆਨੰਦ ਹੈ, ਇਹ ਕਹਿੰਦੇ ਬੜਾ ਭਾਰੀ ਮੁਖ ਮਹਾਰਾਜ ਦੇ ਕਹਿੰਦੇ ਅੰਮ੍ਰਿਤ ਹੈ। ਅਸ ਸ੍ਰੀ ਨਾਨਕ ਪੂਰਨ ਚੰਦ। ਐਸੇ ਗੁਰੂ ਨਾਨਕ ਸਾਹਿਬ ਜੀ ਪੂਰਨਮਾਸੀ ਦੇ ਚੰਦਰਮਾ ਵਾਂਗ ਹਨ। ਤਿਸ ਹੈ ਬਿਲੋਕਨ ਹੇਤ ਉਮੰਗਾ। ਐਸੇ ਗੁਰੂ ਨਾਨਕ ਸਾਹਿਬ ਨੂੰ ਵੇਖਣ ਵਾਸਤੇ ਸਾਰੇ ਉਛਲ ਰਹੇ। ਆਵਤ ਨਰਜਨ ਉੱਠੇ ਤੁਰੰਗਾ। ਮਨੋ ਕਹਿੰਦੇ ਜਿਹੜੇ ਲੋਕ ਚੱਲੇ ਆ ਰਹੇ ਸਮੁੰਦਰ ਵਿੱਚੋਂ ਛੱਲਾਂ ਉੱਠਣੀਆਂ ਹਨ। ਨਗਰ ਕੋਟ ਬੇਲਾ ਤਜ ਤੂਰਨ। ਜਿਹੜਾ ਕਹਿੰਦੇ ਜਿਹੜਾ ਰਾਏ ਭੋਏ ਤਲਵੰਡੀ ਦਾ ਨਗਰ ਕੋਟ ਆਏ ਮਾਨੋ ਕਹਿੰਦੇ ਸਮੁੰਦਰ ਨੇ ਕਿਨਾਰਾ ਛੱਡਿਆ ਛੇਤੀ ਫੈਲਿਓ ਜਲ ਜਾਉ ਵਹਿਰ ਸੰਪੂਰਨ ਪਾਣੀ ਵਾਂਗੂ ਕਹਿੰਦੇ ਹਰ ਪਾਸੇ ਨਗਰ ਦੇ ਲੋਕ ਫੈਲ ਗਏ ਹਨ ਦੇਖ ਦੇਖ ਪਰ ਮੋਦ ਨ ਥੋੜਾ ਦੇਖ ਦੇਖ ਕੇ ਥੋੜਾ ਕਹਿੰਦੇ ਕੋਈ ਆਨੰਦ ਨਹੀਂ ਬੇਅੰਤ ਹੈ ਸਭ ਹੈ ਬਿਲੋਚਨ ਕੀਨ ਚਕੋਰਾ ਸਾਰੇ ਨਗਰ ਨਿਵਾਸੀਆਂ ਨੇ ਨੇਤਰਾਂ ਨੂੰ ਕਹਿੰਦੇ ਚਕੋਰਾ ਵਾਂਗੂ ਕਰ ਲਿਆ ਜੋੜ ਦਿੱਤਾ ਹੈ ਚਿਰੰਕਾਲ ਬਿਛਰੇ ਸੁਖ ਰਾਸਾ ਕਿਉਂਕਿ ਸੁਖਾਂ ਦੇ ਖਜ਼ਾਨਾ ਰੂਪ ਸਤਿਗੁਰੂ ਬਹੁਤ ਸਮੇਂ ਤੋਂ ਬਿਛੜੇ ਸੀ ਬਖਰੇ ਹੋਏ ਸੀ ਜਿਨ ਕੋ ਮਿਲਣਾ ਕੀ ਵਾਹ ਪਿਆਸਾ ਗੁਰੂ ਨਾਨਕ ਸਾਹਿਬ ਨੂੰ ਮਿਲਣ ਦੀਆਂ ਸਾਰਿਆਂ ਨੂੰ ਬੜੀਆਂ ਚਾਹਨਾ ਹਨ ਆਸ ਪ੍ਰਕਾਰ ਪੁਰ ਨਿਕਟ ਬਰਾਤਾ ਇਸ ਤਰ੍ਹਾਂ ਕਹਿੰਦੇ ਜਿਹੜੀ ਬਰਾਤ ਹੈ ਰਾਏ ਪੋਏ ਤਲਵੰਡੀ ਦੇ ਨਗਰ ਨੇੜੇ ਪ੍ਰਵਿਰਸ਼ੀ ਦੁਆਰ ਪ੍ਰਕਾਸ਼ ਸੁਹਾਤਾ ਦਰਵਾਜੇ ਰਾਹੀਂ ਪ੍ਰਵੇਸ਼ ਹੋਈ ਹੈ ਬੜਾ ਕਹਿੰਦੇ ਸੋਹਣਾ ਪ੍ਰਕਾਸ਼ ਸੋਭਨੀਕ ਹੋ ਰਿਹਾ ਹੈ ਜਹ ਚੌਪਰ ਜਿਉ ਚਾਰ ਬਜਾਰੂ ਜਿੱਥੇ ਸੋਹਣੇ ਬਾਜ਼ਾਰ ਹੈ ਜਿਵੇਂ ਕੋਈ ਚੌਪੜ ਖਾਨਾ ਹੁੰਦਾ ਤੇਹ ਮਹਿ ਗਮ ਨੇ ਹਰਖ ਅਪਾਰੂ ਉਹ ਮਹਾਰਾਜ ਉਸ ਬਾਜ਼ਾਰ ਦੇ ਵਿੱਚ ਬਰਾਤ ਸਿਰ ਖੁਸ਼ੀਆਂ ਮਨਾਉਂਦੇ ਹੋਏ ਚੱਲੇ ਹਨ ਧੰਨ ਵਾਰਤ ਬਰਖਾਵਤ ਭਾਰੀ ਕਾਲੂ ਜੀ ਲਾਲੂ ਜੀ ਧੰਨ ਦੀ ਬੜੀ ਕਹਿੰਦੇ ਬਾਰਿਸ਼ ਕਰ ਰਹੇ ਆ ਧੰਨ ਦੀ ਬਦਲ ਵਾਂਗੂ ਬਾਰਿਸ਼ ਕਰਾ ਰਹੇ ਘਰ ਹੈ ਸੁਜਸ ਜਹ ਤਹ ਨਰ ਨਾਰੀ ਭਾਈ ਭਾਈ ਜਿੱਥੇ ਕਿੱਥੇ ਬੜਾ ਭਾਰੀ ਜਸ ਕਰ ਕਰਾ ਰਹੇ ਨਿਜ ਨਿਕੇਤ ਤੇ ਨਿਕਟ ਹੈ ਆਏ ਇਸ ਤਰ੍ਹਾਂ ਆਪਣੇ ਜਿਹੜੇ ਘਰ ਉਹਨਾਂ ਤੋਂ ਨਿਕਲ ਕੇ ਨੇੜੇ ਆਏ ਹਨ ਅਨਕ ਭਾਂਤ ਕੇ ਹੋਤ ਵਧਾਏ ਅਨੇਕਾਂ ਤਰ੍ਹਾਂ ਦੀਆਂ ਕਹਿੰਦੇ ਵਧਾਈਆਂ ਹੋ ਰਹੀਆਂ ਹਨ ਭਾ ਤ੍ਰਿਪਤਾ ਉਰ ਹਰਖ ਕਨੇਰਾ ਇੱਧਰ ਮਾਤਾ ਤ੍ਰਿਪਤਾ ਦੇ ਹਿਰਦੇ ਵਿੱਚ ਬਹੁਤ ਹੀ ਆਨੰਦ ਹੋਇਆ ਸਹਿਤ ਸੁਨੂਖਾ ਸੁਤ ਕੋ ਹੇਰਾ ਆਪਣੇ ਪੁੱਤਰ ਨੂੰ ਨੂੰਹ ਦੇ ਸਮੇਤ ਤੱਕਿਆ ਹੈ ਕਰ ਹੈ ਨਿਸ਼ਾਵਰ ਦਰਬ ਅਪਾਰਾ ਮਾਤਾ ਤ੍ਰਿਪਤਾ ਜੀ ਦੋਹਾਂ ਉੱਪਰ ਧਨ ਕਹਿੰਦੇ ਵਾਰਨਾ ਕਰ ਰਹੇ ਉੱਪਰ ਦੀ ਸੁੱਟ ਰਹੇ ਹਨ ਵਾਰ ਵਾਰ ਵਾਰ ਵਾਰ ਵਾਰ ਇਸ ਤਰ੍ਹਾਂ ਵਾਰ ਵਾਰ ਜਿਹੜਾ ਆਪਣੇ ਪੁੱਤਰ ਤੋਂ ਲਾੜੇ ਤੋਂ ਉਹ ਵਾਰਨਾ ਕੀਤਾ ਹੈ ਜੋ ਕੁੱਲ ਰੀਤ ਸਗਨ ਸੁਭ ਕਰ ਵਾਰਨਾ ਪਾਣੀ ਦਾ ਹੁੰਦਾ ਵੀ ਜਿਹੜਾ ਵਰ ਸ੍ਰੇਸ਼ਟ ਵਾਰਾ ਕੀ ਹੈ ਪਾਣੀ ਹੈ ਉਹ ਵਾਰ ਵਾਰ ਪੁੱਤਰ ਤੇ ਨੂੰਹ ਦੇ ਉੱਪਰ ਦੀ ਵਾਰ ਰਹੀ ਹੈ ਜੋ ਕੁੱਲ ਰੀਤ ਸਗਨ ਸੁਭ ਕਰ ਰਹੀ ਜੋ ਕੁੱਲ ਦੀ ਰੀਤੀ ਹੈ ਉਹ ਸਾਰੇ ਸਗਨਾ ਸਹਿਤ ਮਾਤਾ ਚੰਗੀ ਤਰ੍ਹਾਂ ਕਰ ਰਹੀ ਹੈ ਹਾਂ ਬਲਿਹਾਰੀ ਬੈਨ ਉਚਾਰ ਆਪਣੇ ਮੁੱਖੋਂ ਬਚਨ ਕਹਿ ਰਹੀ ਹੈ ਵੀ ਮੈਂ ਸਦਕੇ ਜਾਨੀ ਹਾਂ ਭਇਓ ਸਪੂਤ ਨਿਕੇਤ ਹਮਾਰੇ ਹੈ ਵੀ ਉਹ ਮੇਰੇ ਸਾਡੇ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਸੋਹਣਾ ਸਪੁੱਤਰ ਹੋਇਆ ਹੈ ਬਿੰਸਤ ਏਕ ਜਾਸ ਕੁਲ ਤਾਰੇ ਪੁੱਤਰ ਨੇ ਪੈਦਾ ਹੋ ਕੇ ਸਾਡੀਆਂ ਇੱਕੀ ਕੁਲਾਂ ਤਾਰ ਦਿੱਤੀਆਂ ਮਿਲੀ ਸੁਲੱਖਣੀ ਪੁੰਨ ਨਿਜ ਸਾਸੂ ਇਸ ਤਰ੍ਹਾਂ ਜਿਹੜੀ ਸੁਲੱਖਣੀ ਹੈ ਆਪਣੀ ਸੱਸ ਤ੍ਰਿਪਤਾ ਜੀ ਨੂੰ ਮਿਲੇ ਧਰਿਓ ਚਰਨ ਪਰ ਮਸਤਕ ਆਸੂ ਬੜੀ ਛੇਤੀ ਇਸ ਤਰ੍ਹਾਂ ਸੁਲੱਖਣੀ ਨੇ ਸੱਸ ਦੇ ਚਰਨਾਂ ਤੇ ਸੀਸ ਰੱਖ ਦਿੱਤਾ ਹੈ ਆਸਿਕ ਦੀਨੀ ਲੀਨੀ ਅੰਕਾਰ ਬਹੁਤ ਸਮੇਂ ਤੱਕ ਜੀਂਦੀ ਰਹੇ ਇਸ ਤਰ੍ਹਾਂ ਆਸ਼ੀਰਵਾਦ ਦਿੱਤੀ ਲੀਨੀ ਅੰਕਾਰ ਫਿਰ ਆਪਣੀ ਜੱਫੀ ਵਿੱਚ ਲੈ ਲਿਆ ਹੈ ਹਰਖ ਬਿਲੋਕਿਓ ਬਦਨ ਮਯੰਕਾਰ ਇਸ ਤਰ੍ਹਾਂ ਖੁਸ਼ ਹੋ ਕੇ ਚੰਦਰਮਾ ਵਰਗਾ ਜਿਹੜਾ ਮੁੱਖ ਹੈ ਉਹਨੂੰ ਤੱਕਿਆ ਹੈ ਬੇਦੀ ਕੁਲ ਕੀ ਮਿਲੀ ਬਧੂਟੀ ਬੇਦੀ ਕੁਲ ਦੀਆਂ ਜਿੰਨੀਆਂ ਹੋਰ ਕਹਿੰਦੇ ਨਾਭਿਆਂ ਆਈਆਂ ਬੋਟੀਆਂ ਆ ਮਿਲੀਆਂ ਦੇਖ ਦੇਖ ਮੁੱਖ ਸੁਖ ਜਨ ਲੂਟੀ ਨਾਭਿਆਈ ਦਾ ਮੁੱਖ ਦੇਖ ਦੇਖ ਕੇ ਜਾਣੀ ਆਨੰਦ ਲੁੱਟ ਰਹੀਆਂ ਸੁਖ ਲੁੱਟ ਰਹੀਆਂ ਨਿਕਟ ਸੋ ਤ੍ਰਿਪਤਾ ਦੇਤ ਵਧਾਈ ਮਾਤਾ ਤ੍ਰਿਪਤਾ ਦੇ ਕੋਲ ਜਾ ਜਾ ਕੇ ਉਹਨਾਂ ਨੂੰ ਵਧਾਈਆਂ ਦੇ ਰਹੀਆਂ ਲੇਤ ਹਰਖ ਯੁਤ ਅੰਗ ਨ ਮਾਈ ਖੁਸ਼ੀਆਂ ਸਮੇਤ ਲੈ ਰਹੀ ਹੈ ਮਾਤਾ ਤੇ ਅੰਗਾਂ ਵਿੱਚ ਨੀ ਅਜ ਸਮਾਂਦੀ ਮੰਨਦੀ ਸਹਿਤ ਸੁਨੂਖਾ ਸੁਤ ਹੈ ਸੁਹਾਈ ਆਪਣੇ ਕਹਿੰਦੇ ਨੂੰਹ ਦੇ ਸਮੇਤ ਪੁੱਤਰ ਸਹਿਲ ਸੋਭਨੀਕ ਵਾਰਤ ਮਾਤ ਲਵਣ ਪੁਨ ਰਾਈ ਕਿਸੇ ਦੀ ਨਜ਼ਰ ਨੁਜ਼ਰ ਨਾ ਲੱਗ ਕੇ ਕਹਿੰਦੇ ਨੂੰ ਤੇ ਆਪਣੇ ਪੁੱਤਰ ਉੱਪਰ ਵਾਰ ਵਾਰ ਲੂਣ ਤੇ ਰਾਈ ਜਾ ਬਾਰਦੀ ਐ ਸੁੱਟਦੀ ਐ ਤੋਰ ਤੋਰ ਤ੍ਰਿਣ ਡਾਰਤ ਪੀਠਾ ਜਿਹੜੇ ਘਰ ਤੀਲੇ ਜੇ ਤੋਲ ਤੋਲ ਕੇ ਉਪਰੋਂ ਸੁੱਟਦੀ ਐ ਕਹਿ ਕੇ ਲਗ ਹੈ ਨ ਕਾਹੂ ਡੀਠਾ ਮੇਰੀ ਨੂੰਹ ਨੂੰ ਮੇਰੇ ਪੁੱਤਰ ਨੂੰ ਕਹਿੰਦੇ ਕਿਸੇ ਦੀ ਇਹ ਮਾੜਿਆਂ ਦੀ ਨਜ਼ਰ ਨਾ ਲੱਗ ਜਾਏ ਨਿਕਸ ਸਦਨ ਦੁੱਖ ਕਦਨ ਬਹੋਰੀ ਇਹ ਦਰ ਦੁੱਖਾਂ ਨੇ ਕੱਟਣ ਵਾਲੇ ਸਤਿਗੁਰੂ ਆਪਣੇ ਘਰ ਤੋਂ ਬਾਹਰ ਨਿਕਲ ਕੇ ਮਿਲੇ ਸਭਨ ਕਰ ਪ੍ਰੀਤ ਨ ਥੋਰੀ ਸਾਰਿਆਂ ਨੂੰ ਮਿਲੇ ਜੁਲੇ ਆ ਬੇਨਤੀ ਪ੍ਰੀਤੀ ਕਰਕੇ ਜਥਾ ਯੋਗ ਕੀਨੋ ਸਨਮਾਨ ਇਸ ਤਰ੍ਹਾਂ ਯੋਗਤਾ ਬਣਦੀ ਸਾਰਾ ਨਾ ਸਨਮਾਨ ਕੀਤਾ ਬੈਠੇ ਸਭਾ ਲਗਾਏ ਸੁਜਾਨਾ ਸੁਰ ਸੁਜਾਨ ਸਤਿਗੁਰੂ ਸਭਾ ਲਾ ਕੇ ਸਜ ਗਏ ਬੈਠ ਗਏ ਕੁਸ਼ਲ ਪ੍ਰਸ਼ਨ ਸਭ ਹਿੰਸੋ ਬੂਝੇ ਸਾਰਿਆਂ ਨਾਲ ਸੁਖ ਸਾਂਤ ਰਾਜੀ ਖੁਸ਼ੀ ਪੁੱਛ ਕੇ ਇਸ ਤਰ੍ਹਾਂ ਪੁੱਛ ਪੜਤਾਲ ਕੀਤੀ ਸੁਖ ਹੈ ਸੁਨਾਇਓ ਨੇਹ ਅਰੂਜੇ ਸਾਰਿਆਂ ਨੇ ਨੂੰਹ ਪ੍ਰੇਮ ਵਿੱਚ ਫਸਿਆ ਹੋਇਆ ਰਾਜੀ ਖੁਸ਼ੀ ਸੁਣਾਈ ਦੱਸੀ ਮ੍ਰਿਦੁਲ ਉਦਾਰ ਮਧੁਰ ਲਖ ਸ਼ੀਲਾ ਮਾਰਾ ਬਹੁਤ ਕੋਮਲ ਹੈ ਸਖੀ ਦਾਤੇ ਹੈ ਬੜੇ ਮਿੱਠੇ ਪਿਆਰੇ ਅਸੀਂ ਸੁਭਾਅ ਵਾਲੇ ਜਾਣ ਕੇ ਸਭ ਹੈ ਸਰਾਹ ਹੈ ਰੂਪ ਸ਼ਬੀਲਾ ਮਹਾਰਾਜ ਦਾ ਛਵੀ ਵਾਲਾ ਜਿਹੜਾ ਸਰੂਪ ਹੈ ਉਹਦੀ ਸਲੋਤਾ ਕਰਵੇ ਯੁਗਲ ਮਹੂਰਤ ਬੈਸ ਬਿਤਾਏ ਇਸ ਤਰ੍ਹਾਂ ਕਹਿੰਦੇ ਚਾਰ ਘੜੀਆਂ ਬੈਠ ਕੇ ਇਹਨਾਂ ਪਿਆਰਿਆਂ ਵਿੱਚ ਬਤੀਤ ਕੀਤੀਆਂ ਉੱਠ ਘਰ ਘਰ ਸਭ ਨਰ ਪਦ ਰਾਏ ਉਸ ਤੋਂ ਬਾਅਦ ਕਹਿੰਦੇ ਜਿੰਨੇ ਲੋਕ ਉੱਠ ਉੱਠ ਕੇ ਆਪੋ ਆਪਣੇ ਘਰਾਂ ਨੂੰ ਪਧਰਾਏ ਕੀ ਚਲੇ ਗਏ ਪੁਨ ਕਾਲੂ ਬੋਲਿਓ ਇਉਂ ਕੀ ਜੈ ਉਸ ਤੋਂ ਬਾਅਦ ਕਾਲੂ ਜੀ ਬੋਲੇ ਹੇ ਸੁਪੁੱਤਰ ਇਉਂ ਕਰ ਲੋ ਚੱਲ ਬੋਲਾਰ ਢਿੱਗ ਤਾਤ ਮਿਲੀ ਜੈ ਸੁਪੁੱਤਰ ਰਾਏ ਫਲੋਰ ਦੇ ਕੋਲ ਜਾ ਕੇ ਉਹਨਾਂ ਨੂੰ ਛੇਤੀ ਮਿਲੀਏ ਕਿੰਚਤ ਮਾਨਵ ਲਾਲੂ ਸਾਥਾ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਚਾਚਾ ਲਾਲੂ ਦੇ ਨਾਲ ਥੋੜੇ ਜੇ ਹੋਰ ਲੈ ਲਏ ਸੁਣ ਕਰ ਗਵਨੇ ਸ੍ਰੀ ਜਗਨਾਥਾ ਪਿਤਾ ਤੋਂ ਸੁਣ ਕੇ ਚਾਚੇ ਲਾਲੂ ਨੂੰ ਨਾਲ ਲੈ ਕੇ ਚਲੇ ਗਏ ਹਨ ਜਹ ਨਿਜ ਮੰਡਪ ਸਭਾ ਲਗਾਈ ਜਿੱਥੇ ਰਾਏ ਬੁਲਾਰ ਨੇ ਆਪਣੇ ਕਹਿੰਦੇ ਬੜੇ ਭਾਰੀ ਕਹਿੰਦੇ ਸਭਾ ਸਥਾਨ ਵੀ ਸਭਾ ਲਾਈ ਹੋਈ ਸੀ ਬੂਜਤ ਰਾਏ ਵਿਵਾਹ ਭਲਾਈ ਉੱਥੇ ਜਿਹੜੇ ਸਭਾ ਵਿੱਚ ਬੈਠੇ ਸੀ ਉਹਨੂੰ ਚੰਗੀ ਤਰ੍ਹਾਂ ਵੀ ਵਿਵਾਹ ਕਿਵੇਂ ਹੋਇਆ ਇਹ ਪੁੱਛ ਹੀ ਰਿਹਾ ਸੀ ਤਾਹਾ ਜਾਏ ਪਹੁੰਚੇ ਗੁਣ ਖਾਨੀ ਉਹ ਸਭਾ ਵਿੱਚ ਗੁਣਾਂ ਦੇ ਖਾਨ ਸਤਿਗੁਰੂ ਜਾ ਪਹੁੰਚੇ ਕਰਨ ਈਠ ਕੋ ਬਿਰਹਿ ਪ੍ਰਹਾਨੀ ਆਪਣੇ ਪਿਆਰੇ ਦਾ ਕਹਿੰਦੇ ਜਿਹੜਾ ਵਿਛੋੜਾ ਉਹਨੂੰ ਨਾਸ ਕਰਨ ਲਈ ਜਾ ਪਹੁੰਚੇ ਪੇਖਤ ਪੁਲਕਿਓ ਪ੍ਰੇਮ ਹੈ ਅੰਗਾ ਨਾਨਕ ਸਾਹਿਬ ਨੂੰ ਆਉਂਦਿਆਂ ਵੇਖ ਕੇ ਅੰਗਾਂ ਵਿੱਚ ਪ੍ਰੇਮ ਨਿਕਲਿਆ ਹੈ ਬਾਹਰ ਤੂਰਨ ਤਿਸ਼ਟਿਓ ਸੰਗ ਉਮੰਗ ਖੁਸ਼ੀ ਵਿੱਚ ਆ ਕੇ ਝੱਟ ਪੱਟ ਹੀ ਖੜਾ ਹੋ ਗਿਆ ਹੈ ਬਦਨ ਚੰਦਰਮਾ ਉੱਜਲ ਓਰਾ ਚੰਦਰਮਾ ਵਰਗਾ ਜਿਹੜਾ ਉੱਜਲ ਮੁਖ ਉਸਦੀ ਤਰਫ ਲੋਚਨ ਕੀਨ ਚਕੋਰਨ ਜੋਰਾ ਨੇਤਰਾਂ ਨੂੰ ਚਕੋਰਾਂ ਵਾਂਗ ਨੇ ਜੋੜ ਦਿੱਤਾ ਨਿਕਟ ਜਾਏ ਪਦ ਪਰਸਨ ਹੇਤੂ ਮਹਾਰਾਜ ਨੇੜੇ ਜਾ ਰਿਹਾ ਚਰਨ ਛੋਣ ਵਾਸਤੇ ਝੁਕਣ ਲੱਗੇ ਬੇਦੀ ਕੁੱਲ ਕੇਤੂ ਜਦੋਂ ਮਹਾਰਾਜ ਦੇ ਚਰਨਾਂ ਦੇ ਵੱਲ ਨੂੰ ਝੁਕਣ ਜੇ ਲੱਗੇ ਮੱਥਾ ਟੇਕਣ ਲੱਗੇ ਰਾਏ ਬੁਲਾਰ ਨੂੰ ਭਰ ਕਰ ਸੋ ਕੌਰੀ ਘਰ ਲਾਏ ਪਹਿਲੇ ਕਹਿੰਦੇ ਜੱਫੀ ਵਿੱਚ ਭਰ ਕੇ ਇਸ ਤਰ੍ਹਾਂ ਆਪਣੇ ਗਲੇ ਨਾਲ ਛਾਤੀ ਨਾਲ ਲਾ ਲਿਆ ਸਤਿਗੁਰਾਂ ਨੂੰ ਲੋਚਨ ਬੀਚ ਆਨੰਦ ਜਲ ਛਾਏ ਨੇਤਰਾਂ ਵਿੱਚ ਆਨੰਦ ਜਲ ਭਰ ਗਿਆ ਸੁਖ ਬੂਝਤ ਭੇ ਗਦ ਗਦ ਬਾਣੀ ਸੁਖ ਸਾਂਤ ਪੁੱਛਦਿਆਂ ਸੁਣਦਿਆਂ ਦੋਹਾਂ ਦੀ ਕਹਿੰਦੇ ਗਦ ਗਦ ਬਾਣੀ ਗਲਾ ਕੰਠ ਰੋਕੇ ਬਿਨ ਉਚਰੇ ਦੁਹ ਦਿਸ਼ ਪਹਿਚਾਨੀ ਬਿਨਾਂ ਕਹਿੰਦੇ ਰਾਜੇ ਖੁਸ਼ੀ ਤੋਂ ਦੋਹਾਂ ਤਰਫਾਂ ਸੀ ਇਸ ਤਰ੍ਹਾਂ ਕਹਿੰਦੇ ਰਾਜੀ ਖੁਸ਼ੀ ਪਛਾਣੀ ਗਈ ਮੰਚ ਸਿਰਾਨੇ ਦਿਸ਼ ਭਰ ਆਈ ਹਾਂ ਆਪਣਾ ਜਿਹੜਾ ਪਣਗਰਾ ਸਿਰਾਣਾ ਤਰਫ ਹੈ ਉਹਦੀ ਤਰਫ ਜ਼ਬਰਦਸਤੀ ਬਹਿਸਾਏ ਉਰ ਮੋਦ ਵਡਾਈ ਮਹਾਰਾਜ ਨੂੰ ਸਿਰਾਣੇ ਦੀ ਤਰਫ ਬਿਠਾਇਆ ਹੈ ਤੇਰੇ ਦੇ ਵਿੱਚ ਬੜਾ ਖੁਸ਼ ਹੋਇਆ ਹੈ ਦਰਸ ਪਿਆਸ ਦਿਨ ਬੀਤੇ ਨ ਥੋਰੇ ਕਿਉਂਕਿ ਦਰਸ਼ਨਾਂ ਦੀ ਬੜੀ ਧਿਆਨ ਸੀ ਦਰਸ਼ਨ ਕੀਤੇ ਬਗੈਰ ਬਹੁਤ ਤਿਸੇ ਦਿਨ ਬੇਅੰਤ ਲੰਘ ਗਏ ਸਨ। ਜਨ ਪੀਵਤ ਕੀ ਨੈਣ ਕਟੋਰੇ, ਆਪਣੇ ਨੇਤਰਾਂ ਨੂੰ ਕਟੋਰੇ ਵਾਂਗ ਬਣਾ ਕੇ ਦਰਸ਼ਨ ਕਰਨ ਰੂਪੀਏ ਜਲ ਛਾ ਕਰਿਆ। ਇੱਕ ਘਟੀ ਲੱਗ ਕੋਏ ਨ ਬੋਲਾ, 24 ਮਿੰਟਾਂ ਤੱਕ ਨਾ ਗੁਰੂ ਨਾਨਕ ਸਾਹਿਬ ਨਾ ਰਾਏ ਬੁਲਾਰ ਬੋਲ ਸਕਿਆ। ਫਿਰ ਪ੍ਰੇਮ ਕੋ ਰਹੇ ਅਡੋਲਾ, ਇੱਕ ਦੂਸਰੇ ਦਾ ਪ੍ਰੇਮ ਪਿਆਰ ਦੇਖ ਕੇ ਅਡੋਲ ਹੀ ਟਿਕੇ ਰਹੇ। ਬਹੁਰ ਵਿਆਹ ਕੀ ਸ਼ੁਭ ਕਰਤੂਤਾ, ਰਸ ਤੋਂ ਬਾਅਦ ਜਿਵੇਂ ਵਿਆਹ ਦੀ ਸੋਹਣੇ ਢੰਗ ਨਾਲ ਕਹਿੰਦੇ ਕਰਤੱਬ ਹੋਇਆ। ਬੂਜਤ ਭਇਓ ਰਾਏ ਮਤ ਪੂਤਾ, ਪਵਿੱਤਰ ਬੁੱਧੀ ਵਾਲਾ ਰਾਏ ਬੁਲਾ ਲੋ ਪੁੱਛਣ ਲੱਗਿਆ। ਮਰਦਾਨਾ ਬੋਲਿਓ ਤੇ ਹਕਾਲਾ, ਗੁਰੂ ਮਹਾਰਾਜ ਤਾਂ ਚੁੱਪ ਰਹੇ ਆ, ਮਰਦਾਨਾ ਨਾਲ ਆਇਆ ਸੀ ਇਹ ਫਿਰ ਬੋਲ ਪਿਆ। ਤਬ ਪ੍ਰਸਾਦ ਤੇ ਸੁਣਹੋ ਭਾਲਾ, ਕਹਿਣ ਲੱਗਿਆ ਹੇ ਰਾਏ ਬੁਲਾਰ ਜੀ ਤੁਹਾਡੀ ਕਿਰਪਾ ਨਾਲ ਪੁਰ ਸੁਲਤਾਨ ਬਹੁਤ ਜਸ ਛਾਵਾ। ਜਦੋਂ ਵਿਆਹ ਹੋਇਆ ਸੁਲਤਾਨਪੁਰ ਵਿੱਚ ਬੜਾ ਜਸ ਫੈਲਿਆ ਇਹਨਾਂ ਦਾ। ਨਰ ਨਾਰੇ ਨੇ ਘਰ ਘਰ ਪ੍ਰਤ ਗਾਵਾ, ਇਸਤਰੀ ਪੁਰਸ਼ ਨੇ ਘਰਾਂ ਘਰਾਂ ਵਿੱਚ ਇਹਨਾਂ ਦਾ ਜਸ ਗਾਇਆ। ਦੌਲਤ ਖਾਨ ਦੀਨ ਜੋ ਚਾਹਾ, ਰਾਏ ਬੁਲਾਰ ਜੀ ਜਿਹੜਾ ਦੌਲਤ ਖਾਨ ਨਵਾ ਹੈ ਜੋ ਵਿਵਾਹ ਵਿੱਚ ਚਾਹੀਦਾ ਸਾਰਾ ਉਹਨੇ ਖੁੱਲ੍ਹ ਹੀ ਦਿੱਤਾ। ਭੂਰ ਵਸਤ ਲੀਨੀ ਤੇ ਪਾਹਾ, ਨਵਾਬ ਕੋਲੋਂ ਵਿਆਹ ਦੇ ਸਮੇਂ ਬਹੁਤ ਵਸਤੂਆਂ ਲਈਆਂ ਗਈਆਂ। ਤੇਹ ਤੇ ਪੁੰਨ ਚੜ ਚੱਲੀ ਬਰਾਤਾ, ਸੁਲਤਾਨਪੁਰ ਤੋਂ ਚੜ ਕੇ ਕਹਿੰਦੇ ਬਰਾਤ ਚੱਲ ਪਈ ਬਟਾਲੇ ਵੱਲ। ਕੀਨੋ ਜਾਏ ਟੁਕਾਓ ਸੁਹਾਤਾ, ਸੋਭਨੀਕ ਜਿਹੜਾ ਟੁਕਾਓ ਬਟਾਲੇ ਜਾ ਕੇ ਕੀਤਾ। ਖਰਚੋ ਕਾਲੂ ਦਰਬ ਵਿਸਾਲਾ, ਮਹਾਰਾਜ ਦੇਖਦਾ ਰਿਹਾ ਇਹਨਾਂ ਦੇ ਪਿਤਾ ਕਾਲੂ ਨੇ ਬੜਾ ਖੁੱਲ੍ਹਾ ਹੀ ਧਨ ਕਹਿੰਦੇ ਖਰਚਿਆ। ਅਤ ਉਤਸਵ ਭਾਸ ਉੱਠਤੇ ਹਕਾਲਾ, ਉਸ ਵੇਲੇ ਐਸਾ ਸੋਹਣਾ ਕਹਿੰਦੇ ਉਰਸ਼ਾ ਹੋਇਆ। ਦੋਹ ਦਿਸ਼ ਨੇ ਰਸ ਅਤਿਸ਼ੈ ਰਾਖਾ, ਰਾਏ ਬੁਲਾਰ ਜੀ ਮੂਲ ਚੰਦ ਨੇ ਇਧਰ ਕਾਲੂ ਨੇ ਕਹਿੰਦੇ ਚੰਗਾ ਹੀ ਰਸ ਪ੍ਰੇਮ ਪਿਆਰ ਹੀ ਰੱਖਿਆ। ਜਿਨ ਕੈ ਮਨ ਜਸ ਕੀ ਆ ਬਿਲਾਖਾ, ਇਹਨਾਂ ਦੇ ਮਨ ਵੇ ਵੀ ਸਾਡਾ ਜਸ ਹੋਵੇ ਚਾਹਨਾ ਸੀ। ਮੁਝ ਦੇਖਤ ਭੇ ਵਿਆਹ ਹੱਕ ਨੇਰੇ, ਰਾਏ ਬੁਲਾਰ ਜੀ ਮੇਰੇ ਦੇਖਦਿਆਂ ਦੇਖਦਿਆਂ ਬੇਅੰਤ ਵਿਆਹ ਹੋਏ। ਵਿਪਰ ਸੁਭਾਜ ਵੈਸ ਵਡੇਰੇ, ਕਹਿੰਦੇ ਬ੍ਰਾਹਮਣਾਂ ਦੇ ਘਰਾਂ ਵਿੱਚ ਖੱਤਰੀਆਂ ਦੇ ਵੈਸਾਂ ਦੇ, ਅਤ ਉਤਸਵ ਮੈਂ ਸੁਣਾ ਨ ਦੇਖਾ। ਰਾਏ ਬੁਲਾਰ ਜੀ ਜਦਾ ਇਹੋ ਜਿਹਾ ਗੁਰੂ ਨਾਨਕ ਸਾਹਿਬ ਦੇ ਵਿਆਹ ਉਸ਼ਾਹ ਹੋਇਆ, ਨਾ ਮੈਂ ਸੁਣਿਆ ਤੇ ਨਾ ਦੇਖਿਆ ਕਿਤੇ। ਜਸ ਇਸ ਮਹਿ ਭਾਵ ਮੋਦ ਵਿਸੇਖਾ, ਇਸ ਤਰ੍ਹਾਂ ਇਹਨਾਂ ਦੇ ਵਿਆਹ ਵਿੱਚ ਕਹਿੰਦੇ ਖੁਸ਼ੀਆਂ ਹੋਈਆਂ ਆਨੰਦ ਹੋਇਆ। ਸੁਣ ਬੁਲਾਰ ਮਨ ਤਨ ਸੁਖ ਪਾਵਾ, ਮਰਦਾਨੇ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਵਿਵਾਹ ਦਾ ਪ੍ਰਸੰਗ ਸੁਣ ਕੇ ਰਾਏ ਬੁਲਾਰ ਨੇ ਸੁਖ ਪਾਇਆ। ਸਾਧ ਸਾਧ ਕਾਲੂ ਪ੍ਰਤ ਗਾਵਾ, ਕਾਲੂ ਦੇ ਤਾਈਂ ਕਿਹਾ ਵੀ ਸ਼ਾਬਾਸ਼ ਤੇਰੇ ਸ਼ਾਬਾਸ਼ ਤੇ ਤੂੰ ਰੱਖ ਵਿਖਾਈ ਬਿਨਾ ਬੋਲੇ ਤੋਂ। ਸ੍ਰੀ ਬੇਦੀ ਕੁਲ ਕਲਸ ਸੁਹਾਵਨ, ਇਸ ਦਿਨ ਜਿਹੜੇ ਬੇਦੀਆਂ ਦੇ ਕੁਲ ਦੇ ਮੁਕਟ ਰੂ ਸੋਭਨੀਕ ਹੈ। ਅਸ ਪ੍ਰਕਾਰ ਮਿਲ ਕੀ ਘਰ ਆਵਨ, ਇਸ ਤਰ੍ਹਾਂ ਰਾਏ ਬੁਲਾਰ ਨੂੰ ਮਿਲ ਕਰਕੇ ਆਪਣੇ ਘਰ ਵਿੱਚ ਆਉਣਾ ਕੀਤਾ ਹੈ। ਜਨ ਨਿਜ ਘਰ ਜਨਨ ਸਵਾਰੇ, ਇੱਧਰ ਮਾਤਾ ਨੇ ਅੱਜ ਕਹਿੰਦੇ ਸਪੁੱਤਰ ਅਤੇ ਨੂੰਹ ਦੇ ਛਕਣ ਵਾਸਤੇ ਆਪਣੇ ਹੱਥਾਂ ਨਾਲ ਭੋਜਨ ਤਿਆਰ ਕੀਤੇ। ਬੈਠ ਨਿਕਟ ਕਰ ਨੇਹੋ ਜਵਾਰੇ, ਮਾਰਾ ਨੂੰ ਕੋਲ ਬਿਠਾ ਕੇ ਆਪਣਾ ਪ੍ਰੇਮ ਪਿਆਰ ਕਰਕੇ ਆਪ ਉੱਥੀ ਛਕਾਇਆ। ਰੁਚਰ ਅਸਨ ਜਾ ਅਚਿਓ ਕਿਰਪਾਲਾ, ਜਿਵੇਂ ਮਹਾਰਾਜ ਦੀ ਰੁਚੀ ਸੀ ਉਸ ਤਰ੍ਹਾਂ ਭੋਜਨ ਛਕ ਲਿਆ ਮਾਂ ਦਾ ਪ੍ਰੇਮ ਪਿਆਰ ਦੇ ਕੇ। ਗਏ ਤਲਪ ਪਰ ਮ੍ਰਿਦਲੋ ਵਿਸਾਲਾ, ਬਹੁਤ ਕੋਲੀ ਵਿਛਾਈ ਸੀ ਉਹਦੇ ਉੱਪਰ ਬੁਰਾ ਜਨਲੀ ਚਲੇ ਗਏ ਆਪ ਜੀ। ਜਾਮ ਨਿਸਾ ਬੀਤੀ ਕੀ ਸਹਿਨਾ, ਇਸ ਤਰ੍ਹਾਂ ਕਹਿੰਦੇ ਜਦੋਂ ਪਹਿਰ ਰਾਤ ਬੀਤ ਗਈ ਹੈ ਆਪ ਜੀ ਨੇ ਬਰਾਜਨਾ ਕੀਤਾ। ਰਹੀ ਜਾਮ ਜਾਗੇ ਗੁਣ ਐਨਾ, ਜਦੋਂ ਪਹਿਰ ਕਰਾਤ ਰਹਿ ਗਈ ਗੁਣਾਂ ਦੇ ਕਰ ਫਿਰ ਜਾਗ ਪਏ। ਕ੍ਰਮ ਕ੍ਰਮ ਸੋਚ ਕੀਨ ਇਸ਼ਨਾਨਾ, ਨੰਬਰ ਵਾਰ ਕਹਿੰਦੇ ਪਵਿੱਤਰਤਾ ਕੀਤੀ ਪਹਿਲਾਂ ਸੋਚਾ ਚਰਦਾ ਤੁਨਕੁਰਲਾ ਮਦਾਨ ਫਿਰ ਇਸ਼ਨਾਨ ਕਰ ਲਿਆ। ਪਹਿਰੇ ਚੀਰ ਸਰੀਰ ਸੁਹਾਨਾ, ਹਾਂ ਫਿਰ ਸਰੀਰ ਤੇ ਸੋਹਣੇ ਵਸਤਰ ਪਹਿਨ ਲਏ ਸੋਭਨੀਕ ਹੋ ਗਏ। ਭਈ ਭੋਰ ਜਸ ਜਾਸ ਪਵਿੱਤਰਾ, ਜਦੋਂ ਸਵੇਰ ਹੋਈ ਜਿਨ੍ਹਾਂ ਦਾ ਜਿਹੜਾ ਜਸ ਹੈ ਪਵਿੱਤਰ ਹੈ। ਵੈਸੇ ਸੋਹਤ ਭਵਨ ਵਿਚਿਤਰਾ, ਜਿਹੜਾ ਸੋਹਣਾ ਘਰ ਹੈ ਉਹਦੇ ਵਿੱਚ ਬੈਠੇ ਗੁਰੂ ਨਾਨਕ ਸਾਹਿਬ ਸਜ ਰਹੇ ਲੀਏ ਬੁਲਾਏ ਪ੍ਰੋਧਾ ਹਰ ਦਿਆਲਾ, ਫਿਰ ਹਰਦਿਆਲ ਪ੍ਰੋਹਤ ਜੀ ਨੂੰ ਆਪ ਜੀ ਨੇ ਸਵੇਰੇ ਸੱਦ ਲਿਆ। ਸ੍ਰੀ ਮੁਖ ਬੋਲੇ ਗਿਰਾ ਰਸਾਲਾ, ਮਹਾਰਾ ਉਸ ਵੇਲੇ ਮੁਖੋਂ ਬਹੁਤ ਸੁੰਦਰ ਬਚਨ ਬੋਲੇ। ਜਾਚੋ ਜੋ ਮਨ ਮਹਿ ਹੋਏ ਲਾਲਸ, ਹਰਦਿਆਲ ਜੋ ਤੇਰੇ ਮਨ ਵਿਚਨ ਹੈ ਉਹ ਤੂੰ ਅੱਜ ਮੰਗ ਲੈ। ਲੇ ਹੋ ਅਬ ਹੈ ਸੋ ਕਰ ਹੋ ਨ ਆਲਸ, ਆਲਸ ਢਿੱਲ ਮੱਟ ਕਰਨ ਦੀ ਲੋੜ ਨੀ ਹੁਣੇ ਲੈ ਲਾ ਸਾਡੇ ਕੋਲ। ਬੋਲਿਓ ਦਿਜ ਹਰ ਦਿਆਲ ਪ੍ਰਵੀਨਾ, ਸਿਆਣਾ ਸੀ ਹਰਦਿਆਲ ਤੇ ਬੋਲਿਆ ਉਸ ਵੇਲੇ, ਆਦ ਰੂਪ ਤੁਮ ਦਾਨੀ ਦੀਨਾ, ਮਹਾਰਾ ਆਦ ਰੂਪ ਪਹਿਲਾਂ ਤੋਂ ਆਪ ਤਾਂ ਦਾਨੀ ਦਿਨਾਂ ਨੂੰ ਦੀਨਾ ਗਰੀਬਾਂ ਨੂੰ ਦਾਨ ਦੇਣ ਵਾਲੇ ਸਰੂਪ ਹੋ। ਰਾਵਰ ਜਿਤੀ ਲਖਾਵਨ ਕੀਨੀ, ਮਹਾਰਾ ਆਪ ਜੀ ਨੇ ਜਿੰਨੀ ਕੁ ਮੈਨੂੰ ਇਹ ਜਨਾਣਾ ਕੀਤੀ, ਤੇਤੀ ਮਹਿਮਾ ਮੈਂ ਲਖ ਲੀਨੀ, ਉਨੀ ਕੁ ਮਹਿਮਾ ਮਹਾਰਾ ਮੈਂ ਆਪ ਜੀ ਦੀ ਜਾਣ ਲਈ ਸਮਝ ਲਈ। ਅਪਰ ਨਰਨ ਸੀ ਮਤ ਮੁਰ ਨਾਹੀ, ਮਹਾਰਾ ਜਿਵੇਂ ਹੋਰ ਲੋਕ ਹੈ ਨਾ ਉਹ ਜੀ ਮੇਰੀ ਅਕਲ ਬੁੱਧ ਨਹੀਂ। ਧਰ ਹੈ ਜ ਭਾਵਨ ਨਰ ਤਬ ਮਾਹੀ, ਕਿਉਂਕਿ ਹੋਰ ਲੋਕ ਤਾਂ ਆਪ ਜੀ ਦੇ ਵਿੱਚ ਮਨੁੱਖਾਂ ਵਾਲਾ ਭਾਵ ਰੱਖਦੇ ਵੀ ਜਿਵੇਂ ਅਸੀਂ ਆ ਮਨੁੱਖ, ਇਸੇ ਤਰ੍ਹਾਂ ਗੁਰੂ ਨਾਨਕ ਵੀ ਸਾਡੇ ਵਰਗਾ ਹੀ ਹੈ। ਕੋਈ ਕਾਰਨ ਕਾਰਜ ਕੋ ਆਧਾਰਾ, ਪਰ ਮੈਂ ਸਮਝਦਾ ਵੀ ਜਿਹੜਾ ਕੋਈ ਸੰਸਾਰ ਦੇ ਕਾਰਨ ਪੰਜ ਤੱਤ ਹੈ ਉਹਨਾਂ ਦੇ ਅੱਗੇ ਕਾਰਨ, ਉਹਨਾਂ ਦੇ ਪੰਜ ਤੱਤਾਂ ਦਾ ਕਾਰਜ ਸੰਸਾਰ ਹੈ। ਤੁਸੀਂ ਕਾਰਨ ਪੰਜ ਤੱਤਾਂ ਦੇ ਵੀ ਸਹਾਰੇ ਹੋ, ਉਹਦਾ ਕਾਰਜ ਸੰਸਾਰ, ਸੰਸਾਰ ਦੇ ਵੀ ਅਧਾਰਾ ਸਹਾਰੇ ਹੋ। ਸਭ ਕੋ ਕਰਤਾ ਜਿਤੋ ਪਸਾਰਾ, ਜਿੰਨਾ ਮਾਰਾ ਪਸਾਰਾ ਉਹਦੇ ਕਰਤੇ ਤੁਸੀਂ ਹੋ, ਮੈਂ ਆਪਣਾ ਹੋ ਸਮਝਿਆ। ਪਰਮੇਸ਼ਵਰ ਪਾਰ ਬ੍ਰਹਮ ਪੁਰਾਤਨ, ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਪੁਰਾਤਨ ਸਰੂਪ ਹੈ, ਪਰਮ ਪਰਾਵਰ ਨਾਥ ਸਨਾਤਨ, ਮਹਾਨ ਕਹਿੰਦੇ ਸਾਰਾ ਸੰਸਾਰ ਉਹਦੇ ਤੁਸੀਂ ਮਾਲ ਮਾਲਕ ਹੋ ਤੇ ਸਨਾਤਨ ਰੂਪ ਆਦਿ ਰੂਪ ਹੈ। ਸੱਚ ਦਾ ਆਨੰਦ ਮੁਕੰਦਾ, ਇਹ ਤਾਂ ਮੁਕਤੀ ਦਾਤਾ ਮਹਾਰਾ ਸੱਚ ਦਾ ਆਨੰਦ ਸਰੂਪ। ਤਵ ਲੀਲਾ ਭਗਤਨ ਸੁਖ ਕੰਦਾ, ਇਹ ਜਿਹੜੀ ਮਹਾਰਾ ਇਹ ਲੀਲਾ ਨਾ ਚੇਸ਼ਟਾ ਭਗਤਾਂ ਨੂੰ ਬੜਾ ਸੁਖਾਂ ਦਾ ਬੱਦਲ ਹੀ ਹੈ, ਸੁਖਾਂ ਦਾ ਮੂਲ ਹੈ। ਜਗੇ ਭਵਤ ਜਬ ਹੈ ਤੁਮ ਦੀਨੋ, ਕਿਰਪਾ ਕਰਕੇ ਤੁਸੀਂ ਮਹਾਰਾਜ ਜੀ ਦਾ ਜਨੇਊ ਤੇ ਗਿਆਨ ਦਾ ਜਨੇਊ ਮੈਨੂੰ ਬਖਸ਼ਿਆ ਸੀ। ਤਬ ਕੋ ਮਮ ਮਨ ਇਸ ਥਿਰ ਕੀਨੋ, ਗਿਆਨ ਦਾ ਜਨੇਊ ਤੇ ਜੀ ਦਾ ਦੇਵ ਦੇ ਕੇ ਤੁਸੀਂ ਮੇਰਾ ਮਨ ਮਾਰਾ ਟਿਕਾ ਦਿੱਤਾ ਹੈ। ਸਰਬ ਲਾਲਸਾ ਭੀ ਉਰ ਪੂਰੀ, ਉਦੋਂ ਤੋਂ ਲੈ ਕੇ ਜਿੰਨੀਆਂ ਚਾਹਨੀਆਂ ਸੀ ਮੇਰੇ ਹਿਰਦਿਆਂ ਦੀਆਂ ਪੂਰੀਆਂ ਹੋ ਗਈ ਸੀ। ਦੇਖੀ ਮੈਂ ਲੀਲਾ ਤੁਮ ਰੂਰੀ, ਮਹਾਰਾਜ ਤੁਹਾਡੀ ਜਿਹੜੀ ਮਹਾਨ ਸੁੰਦਰ ਲੀਲਾ ਚੇਸ਼ਟਾ ਮੈਂ ਦੇਖੀ। ਬ੍ਰਿਧ ਬੈਸ ਬਾਪ ਭਾ ਬਲ ਹੀਨਾ, ਮਹਾਰਾ ਮੇਰੀ ਉਮਰ ਬਹੁਤ ਵੱਡੀ ਹੋ ਗਈ ਹੈ ਤੇ ਜਿਹੜਾ ਸਰੀਰ ਬਲ ਤੋਂ ਹੀਣਾ ਹੋ ਗਿਆ, ਬਲ ਰਹਿਤ ਹੋ ਗਿਆ। ਅਬ ਦੀਜੈ ਮੁਝ ਮੋਖ ਪ੍ਰਵੀਨ, ਹੇ ਸਿਆਣੇ ਸਤਿਗੁਰੂ ਹੁਣ ਮੈਨੂੰ ਮੁਕਤੀ ਦੇ ਦੇਵੋ। ਭਗਤ ਮਿਲੀ ਬਾਣੀ ਸੁਣ ਕੰਨ, ਭਗਤੀ ਨਾਲ ਮਿਲੀ ਹੋਈ ਜਿਹੜੀ ਬਾਣੀ ਬਚਨ ਕੰਨਾਂ ਵਿੱਚ ਸੁਣ ਕੇ, ਹੱਸ ਬੋਲੇ ਸ੍ਰੀ ਕਿਰਪਾ ਨਿਧਾਨ, ਸਮਾਏ ਮਨ ਕਿਰਪਾ ਦੇ ਖਜ਼ਾਨਾ, ਸਤਿਗੁਰੂ ਹੱਸਦੇ ਹੈ ਬੋਲੇ ਹਰਦਿਆਲ ਤਾਂ। ਧੰਨ ਵਿਪਰ ਬਾਰ ਬੁੱਧ ਤੁਮਾਰੀ, ਬ੍ਰਾਹਮਣ ਤੂੰ ਧਨ ਹੈ, ਤੇਰੀ ਜਿਹੜੀ ਬੁੱਧੀ ਬੜੀ ਸ੍ਰੇਸ਼ਟ ਹੈ। ਧਨ ਹੋਮੈ ਕੀ ਸੁਰਤ ਵਿਸਾਰੀ, ਤੂੰ ਸਰੀਰ ਦੀ ਹੋਮੈ ਦੀ ਜਿਹੜੀ ਹੋਸ਼ ਭੁਲਾਈ, ਨਹੀਂ ਤਾਂ ਬ੍ਰਾਹਮਣ ਕਹਿੰਦਾ ਹੁੰਦਾ ਅਸੀਂ ਸਭ ਤੋਂ ਮਹਾਨ ਹਾਂ। ਕਿੰਚਤ ਰਹਿ ਗਈ ਬੈਸ ਸਰੀਰ, ਬਾਕੀ ਵੀ ਹਰਦਿਆਲ ਤੇਰੀ ਐਵੇਂ ਥੋੜੀ ਜਿਹੀ ਉਮਰ ਬਾਕੀ ਰਹਿ ਗਈ ਹੈ। ਪੁਨ ਆਪ ਵਰਗ ਪਾਏ ਮਤ ਧੀਰਾ, ਬੁੱਧੀ ਦੇ ਧੀਰ ਜਵਾਨਾਂ ਤੂੰ ਫਿਰ ਕੇਵਲ ਮੁਕਤੀ ਪਾ ਲੈਣੀ ਹੈ। ਜਿਉ ਜਿਉ ਸ੍ਰਿਕ ਗਜ ਤਜ ਹੀ ਬਿਨ ਸ਼ੋਕ, ਜਦੋਂ ਸਰੀਰ ਛੱਡੇਗਾ ਜਿਵੇਂ ਕਹਿੰਦੇ ਹਾਥੀ ਜਿਹੜੀ ਆਪਣੇ ਗਲ ਦੀ ਮਾਲਾ ਸੌਖਾ ਹੀ ਛੱਡ ਦਿੰਦਾ ਹੈ। ਜਿਉ ਤਨ ਤਜ ਗਮਨੈ ਹਰ ਲੋਕ, ਸੌਖੇ ਢੰਗ ਨਾਲ ਸਰੀਰ ਛੱਡ ਕੇ ਤੂੰ ਪਰਮੇਸ਼ਰ ਦੇ ਲੋਕ ਵਿੱਚ ਵੀ ਚਲਾ ਜਾਵੇਂਗਾ। ਅਸ ਕਹਿ ਦੀਨੋ ਦਰਬ ਕਨੇਰਾ, ਇਸ ਤਰ੍ਹਾਂ ਦੇ ਬਚਨ ਕਹਿ ਕੇ ਮਹਾਰਾਜ ਨੇ ਕੁਝ ਮਾਇਆ ਦਾ ਖੱਫਾ ਵੀ ਇਹਨੂੰ ਦੇ ਦਿੱਤਾ। ਤੁਹ ਪਾਰ ਕਿਰਪਾ ਦ੍ਰਿਸ਼ਟ ਹੋਇ ਹੇਰਾ। ਪ੍ਰਭੋ ਦੀ ਨਿਗਾਹ ਮਿਹਰ ਦੀ ਨਿਗਾਹ ਕਰਕੇ ਹੋਕ ਵਾਲੇ ਹੋ ਕੇ ਵੇਖਿਆ ਹੈ। ਭਇਓ ਗਿਆਨ ਨਿਜ ਰੂਪ ਪਛਾਣਾ। ਉਸੇ ਵੇਲੇ ਹਰਦਿਆਲ ਨੂੰ ਬ੍ਰਹਮ ਗਿਆਨ ਹੋ ਗਿਆ, ਇਹਨੇ ਆਪਣਾ ਸਵੈ ਸਰੂਪ ਪਛਾਣ ਲਿਆ। ਜੀਵ ਭਾਵ ਸਭ ਹੀ ਬਿਸਰਾਨਾ। ਜੀਵ ਰੂਪ ਹੈ ਸਾਰਾ ਜਿਹੜਾ ਇੰਦਰਲਾ, ਐਸਾ ਭਾਵ ਸੀ, ਐਸਾ ਖਿਆਲ ਸੀ, ਖਤਮ ਹੋ ਗਿਆ, ਭੁੱਲ ਗਿਆ ਹੈ। ਗਇਓ ਸਦਨ ਸੁਖ ਪਾਏ ਅਮੋਲਾ। ਘਰ ਵਿੱਚ ਅਮੋਲਕ ਸੁਖ ਪਾਉਂਦਾ ਚਲਿਆ ਗਿਆ। ਨਿਜ ਮਨ ਨਿਸਚਾ ਹੁਤੋ ਅਡੋਲਾ। ਆਪਣੇ ਮਨ ਦਾ ਨਿਸਚਾ ਪਹਿਲਾਂ ਹੀ ਅਡੋਲ ਸੀ, ਹੋਰ ਅਡੋਲ ਅਠਿੱਲ ਹੋ ਗਿਆ। ਬਹਰੋ ਪਾਦਾ ਵੈਦ ਮੁਲਾਨਾ। ਰੋਦੋਂ ਬਾਹਰ ਗੋਪਾਲ ਪਾਦੇ ਨੂੰ ਬੁਲਾਇਆ ਤੇ ਜਿਹੜਾ ਮੁਲਾਣਾ ਸੀ ਉਹਨੂੰ ਬੁਲਾਇਆ। ਚੱਲ ਆਏ ਜਹ ਥੇ ਗਤ ਦਾਨ। ਦੋਵੇਂ ਚੱਲ ਕੇ ਆਏ ਜਿੱਥੇ ਮੁਕਤੀ ਦਾਤਾ ਸਤਿਗੁਰੂ ਬੈਠੇ ਨੇ। ਮਿਲਨ ਹੇਤ ਮਨ ਸੰਗ ਉਮੰਗਾ। ਮਹਾਰਾਜ ਨੂੰ ਮਿਲਣ ਵਾਸਤੇ ਇਸ ਤਰ੍ਹਾਂ ਮਨ ਦੇ ਵਿੱਚ ਬੜੀ ਖੁਸ਼ੀ ਉਸਿਆਲ ਸਹਿਤ। ਜਿਨ ਕੋ ਚੜਿਓ ਰੰਗ ਸਤ ਸੰਗਾ। ਜਿਨ੍ਹਾਂ ਨੂੰ ਗੁਰੂ ਨਾਨਕ ਦੀ ਸਤਸੰਗ ਦਾ ਰੰਗ ਚੜਿਆ ਹੋਇਆ। ਜਬ ਹੈ ਬਿਲੋਕਿਓ ਕਾਲੂ ਨੰਦਨ। ਕਾਲੂ ਜੀ ਨੇ ਆਪਣੇ ਕਾਲੂ ਜੀ ਦੇ ਸਪੁੱਤਰ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਨੂੰ ਆਉਂਦਿਆਂ ਵੇਖਿਆ। ਧਾਏ ਕਰੀ ਯੁਗ ਪਦ ਪਰ ਬੰਦਨ। ਦੋਵਿਆਂ ਨੇ ਕਹਿੰਦੇ ਦੌੜ ਕੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ। ਫਿਰ ਸਰੂਪ ਅਨੂਪ ਅਜੋਨਾ। ਜੋ ਅਜੋਨੀਆਂ ਤੋਂ ਰਹਿਤ ਉਹਨਾਂ ਦਾ ਸੋਹਣਾ ਸਰੂਪ ਦੇਖ ਕੇ ਬੋਲਨ ਆਵ ਭਏ ਮੁਖ ਮੋਨਾ। ਦੋਵੇਂ ਕਹਿੰਦੇ ਮੁਖੋਂ ਚੁੱਕ ਹੋਏ, ਕੋਈ ਬਚਨ ਨਹੀਂ ਆ ਰਿਹਾ। ਕਵਲ ਨੈਣ ਸਨਮਾਨ ਵਸਾਏ। ਕਵਲ ਵਰਗੇ ਨੇਤਰਾਂ ਵਾਲੇ ਸਤਿਗੁਰਾਂ ਨੇ ਦੋਹਾਂ ਦਾ ਸਨਮਾਨ ਕਰਕੇ ਬਿਠਾਇਆ। ਕੁਸ਼ਲ ਬੂਝਨੇ ਬੈਨ ਸੁਣਾਏ। ਸੁਖ ਸਾਨ ਰਾਜੀ ਖੁਸ਼ੀ ਪੁੱਛਣ ਵਾਸਤੇ ਬਚਨ ਸੁਣਾਏ। ਧਰ ਧੀਰਜ ਬੋਲੇ ਮੁਖ ਬਾਨੀ। ਦੋਵੇਂ ਧੀਰ ਧਾਰ ਕੇ ਮੁਖੋਂ ਬਚਨ ਬੋਲੇ। ਪਦ ਰਚਨਾ ਸੁਠ ਉਸਤਤ ਠਾਨੀ। ਜਿਹੜੇ ਕਹਿੰਦੇ ਉਹ ਪਦਾਂ ਦੀ ਰਚਨਾ ਹੈ, ਪਦਾਂ ਦੇ ਜਾਣੀ ਬਣਤਰ ਹੈ, ਉਹਦੇ ਵਿੱਚ ਉਸਤੀ ਦੀ ਸੋਹਣੀ ਉਸਤੀ ਹੈ ਕੀਤੀ ਇਹਨਾਂ ਨੇ। ਸਿੰਧ ਹੁਤਾਸਨ ਕਾਲ ਕਲੀ ਕੋ। ਕਹਿਣ ਲੱਗੇ ਮਹਾਰਾਜ ਜਿਹੜਾ ਕਲਯੁਗ ਦਾ ਸਮੁੰਦਰ ਹੈ ਸਮਾਂ, ਇਹ ਤਾਂ ਅੱਗ ਦਾ ਸਮੁੰਦਰ ਹੀ ਹੈ। ਅਤ ਪ੍ਰਚੰਡ ਇਸ ਤਰ੍ਹਾਂ ਬਲੀ ਕੋ। ਹਾਂ, ਬੜੇ ਤੇਜ਼ ਤਰ੍ਹਾਂ ਆਇਆ ਗੱਡੀ ਲਾਟਾਂ ਵਾਲਾ ਸਮੁੰਦਰ ਇਹ ਸੰਸਾਰ ਦਾ ਸਮਾਂ, ਇਹ ਕੌਣ ਕੋਈ ਬਲੀ ਤਰ ਸਕਦਾ ਹੈ। ਜੀਵ ਭਰੇ ਦਜ ਦਜ ਦੁੱਖ ਪਾਈ। ਇਹ ਜਿਹੜਾ ਅਗਨੀ ਦਾ ਸਮੁੰਦਰ ਹੈ ਨਾ ਕਲਯੁਗ ਦਾ ਸਮਾਂ, ਇਹਦੇ ਵਿੱਚ ਜੀਵ ਸੜ ਸੜ ਕੇ ਦੁੱਖ ਪਾ ਕੇ ਮੱਚ ਰਹੇ ਪੈ ਰਹੇ। ਉਬਰ ਨ ਸਕਹਿ ਨ ਪਾਏ ਉਪਾਈ। ਕੋਈ ਨਹੀਂ ਬਚ ਸਕਦਾ ਸਨ, ਕੋਈ ਉਪਰਾਲਾ ਹੀਲਾ ਯਤਨ ਨਹੀਂ ਪਾ ਰਹੇ। ਬੰਧਨ ਹੇਤ ਸੇਤ ਤਹਿ ਭਾਰਾ। ਹਾਂ, ਇਹ ਜਿਹੜਾ ਅਗਨੀ ਦਾ ਸਮੁੰਦਰ ਕਲਯੁਗ ਦਾ ਸਮਾਂ, ਇਹਦੇ ਉੱਪਰ ਕਹਿੰਦੇ ਭਾਰੀ ਪੁੱਲ ਬੰਨਣ ਵਾਸਤੇ। ਕਿਰਪਾ ਧਾਰ ਲੀਨੋ ਅਵਤਾਰਾ। ਤੁਸੀਂ ਕਿਰਪਾ ਧਾਰ ਕੇ ਅਵਤਾਰ ਲਿਆ ਹੈ। ਚਰਨ ਚਰਨ ਕਰਮ ਸ਼ੁਭ ਤੇ ਜੋ ਤੂਛੇ। ਜਿਹੜੇ ਸ਼ੋ ਕਰਮ ਰੂਪ ਹੈ ਨਾ, ਇਸ ਚਰਨਾਂ ਤੋਂ ਕਹਿੰਦੇ ਜਿਹੜੇ ਸਖਣੇ ਹੈ ਪਿੰਗਲੇ ਹੈ। ਲੋਚਨ ਸੁਮਤ ਹੈ ਤੇ ਉਰ ਛੂਛੇ। ਸ੍ਰੇਸ਼ਟ ਮਤ ਰੂਪੀ ਜਿਹੜੀ ਹੈ ਨਾ, ਇਸ ਹਿਰਦੇ ਤੋਂ ਜਿਹੜੇ ਕਹਿੰਦੇ ਨੇਤਰ ਜਿਹਨਾਂ ਦੇ ਛੂਛੇ ਹੈ, ਨੇਤਰ ਨਹੀਂ ਹਨ। ਸਮਦਮ ਜਿਨ ਕੇ ਕਾਰਨ ਸੰਗਾਰੇ। ਹਾਂ, ਇਸ ਤਰ੍ਹਾਂ ਕਹਿੰਦੇ ਸਭ ਮਨ ਨੂੰ ਰੋਕ ਕੇ ਰੱਖਣਾ, ਦਮ ਇੰਦਰੀਆਂ ਤੇ ਕੰਡੋਲ ਹੋਣਾ, ਜਿਹਨਾਂ ਦੇ ਐਸੇ ਜਿਹੜੇ ਮਨ ਨੂੰ ਰੋਕਣਾ ਇੰਦਰਾਂ ਕਰਨ, ਇਹ ਜਿਹੜੇ ਸ਼ੁਭ ਕਰਮ ਹੈ, ਇਹ ਹੱਥ ਨਹੀਂ ਹਨ, ਇਹਨਾਂ ਹੱਥਾਂ ਤੋਂ ਰਹਿਤ ਹੈ। ਸੋ ਜੇ ਪਾਰ ਤਰ ਜਾ ਹੈ ਸੁਖਾਰੇ। ਉਹ ਜਿਹੜਾ ਆਪ ਜੀ ਨੇ ਪੁਲ ਬਣਾਏ ਦੇ ਉੱਪਰ ਮਾਰਾ, ਸੌਖੇ ਢੰਗ ਨਾਲ ਹੀ ਤਰ ਜਾਣਗੇ, ਪਾਰ ਲੰਘ ਜਾਣਗੇ। ਮਨ ਅਨੁਮਾਨ ਕਰਤ ਸਦ ਹਮ ਹੀ। ਅਸੀਂ ਮਹਾਰਾਜ ਦੋਵੇਂ ਜਾਣੇ ਮਨ ਵਿੱਚ ਅਨੁਮਾਨ ਜਾ ਕਰਦੇ ਹਾਂ। ਜਗਤ ਪ੍ਰਕਾਸ਼ ਕਰੋ ਕਬ ਤੁਮ ਹੀ। ਸੰਸਾਰ ਦੇ ਵਿੱਚ ਤੁਸੀਂ ਬਹੁਤਾ ਗਿਆਨ ਦਾ ਪ੍ਰਕਾਸ਼ ਭਲਾ ਕਦੋਂ ਕਰੋਗੇ। ਰਾਵਰ ਪੂਰਨ ਕਲਾ ਸੰਕੋਚੀ। ਆਪ ਜੀ ਨੇ ਸਾਰੀਆਂ ਸ਼ਕਤੀਆਂ ਨੂੰ ਮਾਰਾ ਗੋਤ ਕੀਤਾ ਹੋਇਆ। ਲਖ ਹੈ ਕਿ ਜੀਵ ਜਿਨ ਹੈ ਮਤ ਪੋਚੀ। ਜਿਨ੍ਹਾਂ ਦੀ ਕਹਿੰਦੇ ਜੀਵਾਂ ਨੀਵੀਂ ਮਤ ਹੈ ਉਹ ਆਪ ਜੀ ਨੂੰ ਜੀਵ ਰੂਪ ਜਾਣਦੇ ਹੈ। ਅਸ ਪ੍ਰਕਾਰ ਕਹਿ ਕਰ ਬਚ ਲੋਨੇ, ਇਸ ਤਰ੍ਹਾਂ ਦੇ ਬੜੇ ਸੁੰਦਰ ਵਚਨ ਦੋਹਾਂ ਨੇ ਜਦੋਂ ਕਹੇ। ਪੀਤ ਰੂਪ ਜਨ ਲੋਚਨ ਡੋਨੇ, ਨੇਤਰਾਂ ਨੂੰ ਡੋਨੇ ਬਣਾ ਕੇ ਮਹਾਰਾਜ ਦੇ ਜਿਹੜੇ ਦਰਸ਼ਨ ਇਹੀ ਕਹਿੰਦੇ ਮਾਨੋ ਪੀ ਰਹੇ ਆ, ਦਰਸ਼ਨਾਂ ਨੂੰ ਦਰਸ਼ਨ ਰੂਪ ਜਲ ਛਕ ਰਹੇ। ਮਿਲੇ ਭਾਉ ਧਰ ਸਦਨ ਸਿਧਾਰੇ, ਪ੍ਰੇਮ ਧਾਰ ਕੇ ਮਿਲੇ ਆ ਫਿਰ ਆਪਣੋ ਆਪਣੇ ਘਰੇ ਦੋਵੇਂ ਚਲੇ ਗਏ। ਜਿਨ ਮਨ ਭਗਤ ਵਿਖੈ ਸੁਖ ਪਾਏ, ਜਿਨ੍ਹਾਂ ਦੇ ਮਨ ਕਹਿੰਦੇ ਭਗਤੀ ਵੀ ਜੁੜੇ ਹੈ ਤੇ ਸੁਖ ਪਾ ਰਹੇ। ਮਿਲੇ ਆਨਪੁਨ ਬਾਲ ਸਿਖਾਈ, ਫਿਰ ਬਾਲਕ ਉਮਰਾਂ ਦੇ ਸਮੇਂ ਜਿਹੜੇ ਕੋਈ ਸਿਖਾਈ ਮਿੱਤਰ ਦੋਸਤੀ ਹੋਆ ਮਿਲੇ ਸਤਿਗੁਰਾਂ। ਕਹਿਤ ਪਰਸ ਪਰ ਅਧਿਕ ਵਡਾਈ, ਆਪੋ ਵਿੱਚ ਹੀ ਮਹਾਰਾਜ ਦੀ ਬਹੁਤ ਵਡਿਆਈ ਦੇ ਬਚਨ ਕਹਿੰਦੇ। ਪਰਮ ਪ੍ਰੇਮ ਮੈਂ ਮੋਦ ਨ ਥੋਰਾ, ਬਹੁਤ ਹੀ ਪ੍ਰੇਮ ਨਾਲ ਆ ਕੇ ਮਿਲਿਆ, ਕੋਈ ਬਹੁਤ ਥੋੜਾ ਆਨੰਦ ਨਹੀਂ ਬੇਅੰਤ। ਇੱਕ ਟੱਕ ਦੇਖ ਰਹੇ ਮੁਖ ਓਰਾ, ਜਿੰਨੇ ਉਹ ਮਿੱਤਰ ਦੋਸਤ ਹੈ ਇੱਕ ਟੱਕ ਹੋ ਕੇ ਮਹਾਰਾਜ ਦੇ ਮੁਖ ਨੂੰ ਧੱਕ ਰਹੇ। ਬੈਸ ਬਿਤਾਵਹਿ ਵਾਸਰ ਪਾਸੂ, ਜਿਹੜੇ ਬੱਚੇ ਮਹਾਰਾਜ ਦੇ ਕੋਲ ਕਹਿੰਦੇ ਕੋਲ ਬੈਠ ਕੇ ਇਸ ਤਰ੍ਹਾਂ ਸਮਾਂ ਬਿਤਾਉਂਦੇ ਹੁੰਦੇ ਸੀ। ਨਿਤ ਪ੍ਰਤ ਉਰ ਹੋਇ ਨਯੋ ਹੁਲਾਸੂ, ਇਹਨਾਂ ਬੱਚਿਆਂ ਨੂੰ ਇਸ ਤਰ੍ਹਾਂ ਮਹਾਰਾਜ ਕੋਲ ਬੈਠ ਕੇ ਹਿਰਦੇ ਵਿੱਚ ਨਵੇਂ ਤੋਂ ਨਵੇਂ ਉਲਾਸ ਖੁਸ਼ੀ ਆਨੰਦ ਹੁੰਦਾ ਸੀ। ਯਾਬਿਦ ਲੀਲਾ ਸ੍ਰੀ ਜਗਨਨਾਥਾ, ਭਾਈ ਬਾਲਾ ਜੀ ਕਵੀ ਜੀ ਕਹਿੰਦੇ ਇਸ ਤਰ੍ਹਾਂ ਜਗ ਦੇ ਮਾਲ ਗੁਰੂ ਨਾਨਕ ਸਾਹਿਬ ਦੀ ਇਹ ਲੀਲਾ ਹੈ। ਕਿੰਨੀ ਤਲਵੰਡੀ ਸੁਖ ਸਾਥਾ, ਸੁਖਾਂ ਦੇ ਸਹਿਰ ਸੁਖਾਂ ਦੇ ਨਾਲ ਰਾਏ ਭੋਏ ਦੀ ਤਲਵੰਡੀ ਵਿੱਚ ਰਹਿੰਦੇ ਹਾਂ, ਆਪ ਜੀ ਨੇ ਇਸ ਤਰ੍ਹਾਂ ਦੀ ਲੀਲਾ ਚੇਸ਼ਟਾ ਕੀਤੀ। ਇਹ ਕਵੀ ਸੰਤੋਖ ਸਿੰਘ ਜੀ ਨੇ ਸੋਹਣਾ ਛੰਦਾਬੰਦੀ ਵਿੱਚ ਇਹ ਸਾਰਾ ਪ੍ਰਸੰਗ ਬਹੁਤ ਸ਼ਰਧਾ ਭਾਵਨਾ ਵਿੱਚ ਲਿਖਿਆ ਹੈ। ਅਵਾਰਾ ਮੁੜ ਕੇ ਸਾ ਕੇ ਲਾਹਾ ਲਿਆ। ਇਸ ਤੋਂ ਬਾਅਦ ਜਿਵੇਂ ਆਪ ਜੀ ਕੁਝ ਮਹੀਨਾ ਇੱਥੇ ਰਹਿ ਕੇ ਸੁਲਤਾਨਪੁਰ ਵਾਪਸ ਪਰਤੇ, ਇੱਥੇ ਆ ਕੇ ਥੋੜ੍ਹਾ ਦਿਨ ਮੋਤੀਖਾਨਾ ਚਲਾ ਕੇ ਫਿਰ ਆਪ ਜੀ ਦੇਸ਼ਾਂ ਟਰ ਰਤਨ ਕਰਨ ਲਈ ਤਿਆਰ ਹੋ ਗਏ ਸਨ। ਜਿਵੇਂ ਆਪ ਜੀ ਸ਼ਿਮੇਰ ਪਰਬਤ 'ਤੇ ਗਏ, ਇਸੇ ਤਰ੍ਹਾਂ ਫਿਰ ਬਾਕੀ ਜਗਨਨਾਥ ਵਗੈਰਾ ਹੋਰ ਜਿਹੜੇ ਕੋਈ ਧਾਰਮਿਕ ਸਥਾਨ ਮੱਕਾ ਮਦੀਨਾ ਇਹ ਦਰ ਸਾਰੇ ਸਥਾਨਾਂ ਵਿੱਚ ਵਿਚਰੇ, ਸਾਰਿਆਂ ਨੇ ਵਿੱਚ ਭਾਵ ਭਗਤੀ ਦੜਾਈ, ਗੁਰਮਤਿ ਦਾ ਪ੍ਰਚਾਰ ਕਰਕੇ ਮੂਲ ਮੰਤਰ ਅਤੇ ਗੁਰਮੰਤਰ ਦ੍ਰਿੜ ਕਰਵਾਇਆ, ਧਰਮਸ਼ਾਲਾਵਾਂ ਕਾਇਮ ਕੀਤੀਆਂ, ਸੰਗਤ ਪੰਗਤ ਕਾਇਮ ਕੀਤੀ। ਉਹ ਸਾਰੇ ਪ੍ਰਸੰਗ ਲੜੀ ਵਾਰ ਵਿੱਚ ਹੋਣਗੇ, ਆਪਾਂ ਸਰਵਣ ਕਰਕੇ ਲਾਹਾ ਲਵਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਬੈਸ ਬਿਤਾਵੈ ਬਾਸੁਰ ਪਾਸੂ, ਨਿਤ ਪ੍ਰਤ ਉਰ ਹੋਇ ਨਯੋ ਹੁਲਾਸੂ, ਯਾਬਿਦ ਲੀਲਾ ਸ੍ਰੀ ਜਗਨਨਾਥਾ, ਕੀਨੀ ਤਲਵੰਡੀ ਸੁਖ ਸਾਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰਗੁਣ ਸਭ ਢੇ, ਹੇ ਗੋਬਿੰਦ ਹੇ ਗੁਣ ਨਿਧਾਨ ਸ਼ੰਕੇ ਸਦਾ ਭਵੇ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾਇਆ ਧਾਰ, ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ ਰੱਖੋ ਹੀ ਪਰੋਇ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਜ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾ ਜੇ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇ ਬੁੰਦੇ ਗੁਰਪਾਰੇ ਉਤਾਰਨ ਹਾਰ ਜੋ ਸਰਦਾ ਕਰ ਸੇਵਨ ਦੇ ਗੁਰਪਾਰੇ ਉਤਾਰਨ ਹਾਰ ਤੂੰ ਠਾਕੁਰ ਤੂੰ